ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਕਬ ਹੈ ਬੁਲਾਵੈ ਹੈ ਰਾਏ ਬੁਲਾਰੂ ਦਰਸ਼ਨ ਬਦਨ ਬਿਲੋਕਤ ਚਾਰੂ ਭੋਜਨ ਦਿਜਤੇ ਰੁਚਰ ਕਰਾਵੈ ਪੁਨ ਪੁਨ ਬਿਨੈ ਭਨਹਿ ਅਚਵਾਵੈ ਕਬ ਹੈ ਬੁਲਾਵੈ ਹੈ ਰਾਏ ਬੁਲਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਖਾਰਬਿੰਦ ਰਾਹੀਂ ਉਚਾਰਨ ਹੋਈ ਹੋਈ ਪਵਿੱਤਰ ਬਾਣੀ ਜਪ ਬਾਣੀ ਦਾ ਪਾਠ ਜਾਪ ਉਪਰੰਤ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆਪ ਸਰਵਣ ਕਰ ਰਹੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਮਹਾਨ ਅਨੋਖਾ ਜੀਵਨ ਹੈ, ਉੱਚਾ ਸੁੱਚਾ ਇਤਿਹਾਸ ਹੈ, ਲਸਾਨੀ ਹੈ, ਅਮੋਲਕ ਹੈ, ਮਹਾਨ ਹੈ, ਉਹ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏ ਬੁਲਾਰ ਦਾ ਪ੍ਰੇਮ ਪਿਆਰ ਦੇਖ ਕੇ ਇਹ ਉਹਨਾਂ ਬਹਾਦਰ ਚੱਲਦੇ ਹੋਏ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਬਾਹਰ ਜਿੱਥੇ ਭਾਈ ਬਾਲੇ ਦੇ ਪਿਤਾ ਤੇਜ ਭਾਨ ਜੀ ਦਾ ਖੂਹ ਇੱਥੇ ਆ ਬਰਾਜੇ ਸਨ, ਮਾਤਾ ਤ੍ਰਿਪਤਾ ਜੀ, ਆਪ ਜੀ ਦੇ ਪਿਤਾ ਕਾਲੂ ਜੀ, ਚਾਚਾ ਲਾਲੂ ਜੀ, ਹੋਰ ਸਿੱਖ ਸੇਵਕ ਸਾਰੇ ਪਾਸ ਗਏ। ਸਾਰਿਆਂ ਨੇ ਮੂੰਹ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਬਚਨ ਕਹੇ, ਆਪ ਜੀ ਹੰਸਣੇ ਕਰ ਛੱਡੇ। ਫਿਰ ਆਏ ਬੁਲਾਰ ਜੀ ਦਾ ਨਾਂ ਲਿਆ ਵੀ ਉਹਨਾਂ ਕੋਲ ਤਾਂ ਚੱਲੋ, ਪਰਮੇਸ਼ੁਰ ਦਾ ਆਪਣਾ ਭਗਤ ਜਾਣ ਕੇ ਪ੍ਰੇਮੀ ਸ਼ਰਧਾਲੂ ਜਾਣ ਕੇ ਫਿਰ ਉਹਦੇ ਕੋਲ ਚੱਲ ਕੇ ਆ ਗਏ। ਉਸਨੇ ਵੀ ਜਿਵੇਂ ਸੰਸਾਰੀ ਲੋਕਾਂ ਦਾ ਮੋਹ ਪਿਆਰ ਹੁੰਦਾ, ਉਸ ਸੰਬੰਧ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਮਹਾਰਾਜ ਤੁਸੀਂ ਬਾਹਰ ਚਲੇ ਜਾਂਦੇ ਹੋ, ਮਾਤਾ ਦੇ ਕੋਈ ਇੱਕ ਸਪੁੱਤਰੋਂ ਵਿਛੋੜੇ ਕਰਕੇ ਹੁੰਦੇ ਆ, ਤੁਸੀਂ ਇੱਥੇ ਰਿਹਾ ਕਰੋ, ਚੰਗੀ ਗੱਲ ਹੋਊਗੀ। ਮੈਂ ਆਪਣਾ ਵੱਲੋਂ ਮਹਾਰਾਜ ਤਿੰਨ ਖੂਹਾਂ ਦੀ ਖੇਤੀ ਧਰਤੀ ਦੇ ਦਿੰਦਾ, ਕੋਈ ਉਹਦਾ ਮਾਮਲਾ ਨਹੀਂ ਲਿਆ ਜਾਊਗਾ, ਅਤੇ ਉਹ ਕੰਮ ਹੀ ਰੱਖ ਦਿਆਂਗੇ, ਉਹ ਕਰੀ ਕਰਾਈ ਚੱਲੋ। ਮਹਾਰਾਜ ਨੇ ਕਹਿੰਦੇ ਵੀ ਅਸੀਂ ਤਾਂ ਖੇਤੀ ਵੀ ਪਹਿਲਾਂ ਬਹੁਤ ਕਰ ਰਹੇ ਹਾਂ, ਸੋਹਣੀ ਖੇਤੀ ਹੋ ਰਹੀ ਹੈ। ਉਹ ਆਪ ਜੀ ਨੇ ਜਿਵੇਂ ਮੁੱਖੋਂ ਸ਼ਬਦ ਉਚਾਰਨ ਕਰਕੇ ਦੱਸਿਆ, ਉਹ ਕੱਲ੍ਹ ਆਪਾਂ ਪ੍ਰਸੰਨ ਪੜ੍ਹਿਆ, ਅਤੇ ਰਾਏ ਬੁਲਾਰ ਨੂੰ ਵੀ ਕਿਹਾ, ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵਾਸੇ, ਤੂੰ ਵੀ ਖੇਤੀ ਕਰ ਤਾਂ ਵੀ ਤੂੰ ਵੀ ਮਹਾਨ ਸ਼ਾਹੂਕਾਰ ਬ੍ਰਹਮ ਗਿਆਨੀ ਤਤਵੇਤਾ ਹੋਣ ਰੂਪ ਹੋ ਜਾਏ ਬਣ ਜਾਏ। ਇਸ ਤਰ੍ਹਾਂ ਆਪ ਜੀ ਨੇ ਬਚਨ ਬਿਲਾਸ ਕੀਤੇ। ਫਿਰ ਉਸਨੇ ਸ਼ਰਧਾ ਨਾਲ ਬ੍ਰਹਮ ਰਾਹੀਂ ਭੋਜਨ ਤਿਆਰ ਕਰਕੇ ਸਤਿਗੁਰੂ ਨੂੰ ਛਕਵਾਇਆ ਹੈ। ਅਖੀਰੀ ਰਾਏ ਬੁਲਾਰ ਜੀ ਨੇ ਕਹਿ ਦਿੱਤਾ ਵੀ ਤੁਸੀਂ ਹੁਣ ਘਰੇ ਚਲੇ ਜਾਓ, ਇਹ ਤਾਂ ਮੌਜ ਦੇ ਮਾਲਕ ਹੈ, ਬੇਪਰਵਾਹ ਕਿਸੇ ਦੇ ਕਿਹਾ ਹੋਇਆ ਇਸ ਤਰ੍ਹਾਂ ਹੱਥ ਵਿੱਚ ਨਹੀਂ ਹੈ, ਆਪਣੀ ਮੌਜ ਵਿੱਚ ਸੁਤੰਤਰ ਹਨ, ਆਜ਼ਾਦ ਹਨ। ਕਿਉਂ ਸਾਰਾ ਪਰਿਵਾਰ ਚਲਿਆ ਗਿਆ। ਰਾਤ ਰਾਏ ਬੁਲਾਰ ਕੋਲ ਹੀ ਆਪ ਜੀ ਰਹੇ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਆਦਿ ਦੀ ਕਿਰਿਆ ਕੀਤੀ, ਬਾਹਰ ਚਲੇ ਗਏ। ਫਿਰ ਜੀ ਕੀਤਾ ਆਪਣੀ ਮੌਜ ਵਿੱਚ ਹੀ ਘਰੇ ਆ ਗਏ ਆਪੇ ਹੀ। ਮਾਤਾ ਦੇਖ ਕੇ ਬਹੁਤ ਪ੍ਰਸੰਨ ਹੋ ਗਏ, ਖੁਸ਼ੀ ਵਿੱਚ ਅੰਗਾਂ ਵਿੱਚ ਨਹੀਂ ਸਮਾਉਂਦੇ। ਇਹਨਾਂ ਨੂੰ ਪਿਤਾ ਕਾਲੂ ਜੀ ਆ ਗਏ, ਆਇਆ ਦੇਖ ਕੇ ਫਿਰ ਜਿਵੇਂ ਅਗਿਆਨੀ ਲੋਕ ਉਹ ਗਿਆਨਤਾ ਬਸ ਕਹੇ ਕਹੇ ਹੋਏ ਕੁਝ ਕਹਿੰਦੇ ਸੁਣਦੇ ਹੀ ਹੁੰਦੇ, ਭਾਵੇਂ ਗੁਰੂ ਨਾਨਕ ਸਾਹਿਬ ਭਾਵੇਂ ਘਰੇ ਪਰਮੇਸ਼ਰ ਰੂਪ ਆਇਆ ਹੋਇਆ, ਪਰ ਪਿਓ ਤੇ ਅਗਿਆਨ ਦਾ ਪੜਦਾ ਹੈ। ਉਹ ਗਿਆਨਤਾ ਬਸ ਹੋਇਆ, ਫਿਰ ਲੱਗਿਆ ਮਹਾਰਾਜ ਨੂੰ ਸਮਝਾਉਣ, ਲਾਂਭੇ ਜੇ ਦੇਣ ਵੀ ਜਦੋਂ ਤੋਂ ਤੁਹਾਡਾ ਜਨਮ ਹੋਇਆ ਮੇਰੇ ਘਰੇ ਮੈਨੂੰ ਕੋਈ ਸੁੱਖ ਨਹੀਂ ਮਿਲਿਆ ਹੈ, ਮੈਂ ਬਹੁਤ ਸਮਝਾਇਆ, ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨੀ ਹੈ। ਇਸੇ ਤਰ੍ਹਾਂ ਹੁਣ ਸਾਰੇ ਸਰੀਰ ਕਹਿੰਦੇ ਇਹਨਾਂ ਦਾ ਬੱਚਾ, ਇਹਨੂੰ ਕੋਈ ਕੰਮ ਨਹੀਂ ਆਉਂਦਾ ਸੀ, ਕਰ ਨਹੀਂ ਸਕਦਾ ਸੀ, ਫਕੀਰ ਹੋ ਗਿਆ, ਉਹਦੇ ਨਾ ਸਾਡੀ ਖੱਤਰੀ ਜਾਤ ਦੀ ਲੱਜਿਆ ਰੱਖੀ ਹੈ, ਨਾ ਕੋਈ ਵੇਦੀਆਂ ਦੀ ਵੰਸ਼ ਦਾ ਗਿਆ ਗੋਤ ਹੈ, ਉਹਦੀ ਇੱਜ਼ਤ ਰੱਖੀ ਹੈ। ਇਸ ਤਰ੍ਹਾਂ ਵਿਸ਼ੇਸ਼ ਕਰਕੇ ਆ ਜਿਹੜਾ ਭੇਖ ਜਿਹਾ ਤੁਸੀਂ ਧਾਰਿਆ, ਇਹਦੇ ਨਾਲ ਤਾਂ ਮੇਰੀ ਲੋਕਾਂ ਵਿੱਚ ਬਹੁਤ ਇੱਜ਼ਤ ਰੋਜ਼ ਚਲੀ ਗਈ ਹੈ। ਇਸ ਤਰ੍ਹਾਂ ਦੇ ਬਚਨ ਹੁਣ ਕਹਿ ਰਿਹਾ ਵੀ ਇਹ ਦੁੱਖ ਦੇਣ ਵਾਲੇ ਗੁਰੂ ਨਾਨਕ ਪੁੱਤਰ, ਚਲੋ ਨਹੀਂ ਕੁਝ ਕਰਨਾ ਤਾਂ ਘਰੇ ਤਾਂ ਟਹਿ ਰਹੋ, ਆ ਫਕੀਰਾਂ ਵਾਲੇ ਕੱਪੜੇ ਜੇ ਲਾਹ ਕੇ ਕਫਨੀ ਜੀ ਭਰੇ ਸਿੱਟ ਕੇ ਸਾਡੇ ਬਣਕੇ ਬਣਕੇ ਰਹੋ। ਮਹਾਰਾਜ ਸੁਣ ਕੇ ਚੁੱਪ ਹੀ ਰਹੇ ਨੇ, ਕਿਉਂਕਿ ਪਿਤਾ ਨੂੰ ਕਿਹੜਾ ਪਤਾ ਵੀ ਇਹ ਜਿਸ ਰੂਪ ਵਿੱਚ ਵਿਚਰ ਰਿਹਾ ਇਹਦੇ ਨਾਲ ਤਾਂ ਮੈਨੂੰ ਬੜੇ ਭਾਰੀ ਅਗਿਆਨੀ ਨੂੰ ਗਿਆਨੀ ਗਿਆਨ ਹੋਣਾ, ਦੁਖੀ ਨੂੰ ਸੁੱਖ ਹੋਣਾ ਹੈ। ਉਹ ਗਿਆਨ ਬਸ ਵਿੱਚ ਹੈ ਕਿ ਜਿਵੇਂ ਨੇ ਮੁੱਖੋਂ ਬਚਨ ਕਹੇ ਮਹਾਰਾਜ ਨੇ ਚੁੱਪ ਚਾਪ ਸੁਣ ਕੇ ਸੁਣ ਲਏ, ਆਪਣੇ ਮੁੱਖ ਤੋਂ ਕੋਈ ਵੀ ਜਿਹੜਾ ਬਚਨ ਬਾਹਰ ਨਹੀਂ ਕੱਢਿਆ ਹੈ। ਇਹ ਤਰ ਜਿਹੜਾ ਰਾਏ ਬੁਲਾਰ ਹੈ, ਜਦੋਂ ਜੀ ਕਰਦਾ ਗੁਰੂ ਮਹਾਰਾਜ ਨੂੰ ਬੁਲਾ ਲੈਂਦਾ ਹੈ, ਅਤੇ ਬ੍ਰਹਮਰ ਰਾਹੀਂ ਭੋਜਨ ਤਿਆਰ ਕਰਕੇ ਆਪਣੇ ਸਾਹਮਣੇ ਹਜ਼ੂਰੀ ਵੀ ਛਕਾਉਂਦਾ ਹੈ, ਅਤੇ ਨਿਹਾਲ ਅਤੇ ਕਰਤਾਰ ਸੁਣਦਾ ਹੈ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ, ਜਿਸ ਤਰ੍ਹਾਂ ਰਾਏ ਬੁਲਾਰ ਨੇ ਮਹਾਰਾਜ ਨੂੰ ਬੇਨਤੀ ਕਰਕੇ ਕਿਹਾ ਸੀ, ਮਹਾਰਾਜ ਅਗਿਆਨ ਦੂਰ ਕਰੋ, ਆਤਮਾ ਦੀ ਲਖਤਾ ਕਰਾਓ ਕਿ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਸੋ ਜਿਵੇਂ ਮੈਂ ਗੁਰੂ ਮਹਾਰਾਜ ਨੇ ਇਹਦੀ ਬੇਨਤੀ ਮੰਨ ਕੇ ਆਤਮ ਸਰੂਪ ਦੀ ਲਖਤਾ ਕਰਾਈ, ਇਹਦਾ ਸਵੈ ਸਰੂਪ ਜਣਾਇਆ, ਸਮਝਾਇਆ, ਸਾਖਿਆਤ ਕਰਿਆ ਕਰਾਇਆ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਕਬ ਹੈ ਬੁਲਾਵੇ ਹੈ ਰਾਏ ਬੁਲਾਰੂ, ਕਦੇ ਕਦੇ ਤਾਂ ਰਾਏ ਬੁਲਾਰ ਸਤਿਗੁਰੂ ਜੀ ਨੂੰ ਆਪਣੇ ਕੋਲ ਬੁਲਾ ਲੈਂਦਾ, ਸਦ ਲੈਂਦਾ ਹੈ। ਦਰਸ਼ਨ ਬਦਨ ਬਿਲੋਕਤ ਚਾਰੂ, ਗੁਰੂ ਮਹਾਰਾਜ ਦੇ ਦਰਸ਼ਨ ਕਰਦਾ, ਸੋਹਣਾ ਮੁਖੜਾ ਤੱਕਦਾ ਹੈ। ਭੋਜਨ ਦਿਜਤੇ ਰੁਚਰ ਕਰਾਵੇ, ਗੁਰੂ ਮਹਾਰਾਜ ਆ ਜਾਂਦੇ ਹਨ ਬ੍ਰਾਹਮਣ ਨੂੰ ਕਹਿ ਕੇ ਮਹਾਰਾਜ ਦੇ ਛਕਣ ਵਾਸਤੇ ਸੋਹਣੇ ਸੁੰਦਰ ਭੋਜਨ ਤਿਆਰ ਕਰਵਾਉਂਦਾ ਹੈ। ਪੁਨ ਪੁਨ ਬਿਨੈ ਭਨ ਹੈ ਅਚਵਾਵੇ, ਵਾਰ ਵਾਰ ਬੇਨਤੀਆਂ ਕਰਕੇ ਸਤਿਗੁਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾਉਂਦਾ ਹੈ। ਪ੍ਰੇਮ ਬਿਲੋਕ ਰਾਏ ਕੋ ਪੂਰਾ, ਮਹਾਰਾਜ ਜੀ ਰਾਏ ਦਾ ਪੂਰਾ ਪੂਰਾ ਪ੍ਰੇਮ ਪਿਆਰ ਵੇਖ ਕੇ, ਨਹਿ ਸ਼ਰਧਾ ਤੇ ਜਿਹ ਉਰ ਊਰਾ, ਰਾਏ ਬੁਲਾਰ ਦਾ ਵੀ ਜਿਹੜਾ ਹਿਰਦਾ ਸ਼ਰਧਾ ਤੋਂ ਖਾਲੀ ਨਹੀਂ ਹੈ, ਸ਼ਰਧਾ ਸਹਿਤ ਹੈ। ਸ੍ਰੀ ਗੁਰ ਬਚਨ ਬਹੋਰਹਿ ਨਾਹੀ, ਮਹਾਰਾਜ ਜੋ ਰਾਏ ਬੁਲਾਰ ਬਚਨ ਕਹਿੰਦਾ ਉਹਨੂੰ ਬਿਲਕੁਲ ਨਹੀਂ ਮੋੜਨਾ ਕਰਦੇ। ਜਬ ਹੈ ਬੁਲਾਏ ਨਿਕਟ ਤਬ ਜਾਹੀ, ਜਦੋਂ ਕਿਤੇ ਸੇਵਕ ਰਾਹੀਂ ਮਹਾਰਾਜ ਨੂੰ ਬੁਲਾਉਂਦਾ ਹੈ ਰਾਏ ਬੁਲਾਰ, ਉਸੇ ਵੇਲੇ ਕੋਲ ਚਲੇ ਜਾਂਦੇ ਆਪ ਜੀ। ਲੇਵਨ ਹੇਤ ਗਿਆਨ ਉਪਦੇਸ਼ਾ, ਇੱਕ ਦਿਨ ਰਾਏ ਬੁਲਾਰ ਜੀ ਨੇ ਗੁਰੂ ਮਹਾਰਾਜ ਦੇ ਪਾਸੋਂ ਬ੍ਰਹਮ ਗਿਆਨ ਦਾ ਉਪਦੇਸ਼ ਲੈਣ ਵਾਸਤੇ, ਔਰ ਅਬ ਲਾਖਾ ਆਦਿਕ ਨਰੇਸ਼ਾ, ਰਾਜੇ ਦੇ ਹਿਰਦੇ ਚ ਬੜੀ ਭਾਰੀ ਕਹਿੰਦੇ ਤਕੜੀ ਅਵਲਾਖਾ ਉੱਠੀ ਹੈ, ਖਾਸ ਛੁੱਟੀ ਵੀ ਇਹਨਾਂ ਪਾਸ ਮੈਂ ਬ੍ਰਹਮ ਗਿਆਨ ਪ੍ਰਾਪਤ ਕਰਾਂ। ਬਿਬਦ ਭਾਂਤ ਕੀ ਕਰ ਹੈ ਸੁਸੇਵਾ, ਇਸੇ ਕਰਕੇ ਤਰ੍ਹਾਂ ਤਰ੍ਹਾਂ ਦੀ ਇਹ ਜਿਹੜੀ ਸੇਵਾ ਹੈ ਸਤਿਗੁਰਾਂ ਦੀ ਕਰਦਾ ਹੈ। ਇਸ ਦਿਨ ਧਿਆਨ ਧਰ ਹੈ ਗੁਰਦੇਵਾ, ਰਾਤ ਹੋਵੇ ਦਿਨ ਹੋਵੇ ਗੁਰੂ ਮਹਾਰਾਜ ਦੇ ਸਰੂਪ ਦਾ ਇਹ ਧਿਆਨ ਧਰਦਾ ਧਿਆਨ ਲਾਉਂਦਾ ਹੈ। ਆਯੂ ਬ੍ਰਿਧ ਜਿਹ ਜੀਵਨ ਥੋਰਾ, ਜਿਸ ਰਾਏ ਬੁਲਾਏ ਦੀ ਬਿਰਧ ਉਮਰ ਹੋ ਗਈ ਹੈ, ਜਿਉਣਾ ਜੀਵਨ ਮੈਂ ਥੋੜਾ ਜਾ ਰਹਿੰਦਾ ਹੈ। ਚਾਹਤ ਕੇ ਸਫਲ ਜਨਮ ਹੋਇ ਮੋਰਾ, ਰਾਏ ਬੁਲਾਰ ਚਾਹੁੰਦਾ ਹੈ ਵੀ ਮਹਾਰਾ ਪਾਸੋਂ ਗਿਆਨ ਪ੍ਰਾਪਤ ਕਰਕੇ ਮੇਰਾ ਜਿਹੜਾ ਮਨੁੱਖਾ ਜਨਮ ਹੈ ਧਾਰਿਆ ਸਫਲ ਹੋ ਜਾਵੇ। ਅਸ਼ਟ ਜਾਮ ਮਨ ਮੈਂ ਲਿਵ ਲਾਗੀ, ਅੱਠੇ ਪੈਰ ਨੰਦੇ ਵਿੱਚ ਇਹੀ ਲਿਵ ਲੱਗੀ ਰਹਿੰਦੀ, ਬਿਰਤੀ ਲੱਗੀ ਰਹਿੰਦੀ। ਸ੍ਰੀ ਗੁਰ ਚਰਨ ਕਮਲ ਅਨੁਰਾਗੀ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮੀ ਬਣਿਆ ਰਹਿੰਦਾ, ਅਮਨ ਦੀ ਲੇ ਮਹਾਰਾਜ ਦੇ ਚਰਨਾਂ ਵਿੱਚ ਹੀ ਲੱਗੀ ਰਹਿੰਦੀ। ਇੱਕ ਬਾਸੁਰ ਨਰ ਪਠ ਅਵਨੀਪਾ, ਇੱਕ ਦਿਨ ਦੀ ਗੱਲ ਹੈ ਰਾਏ ਬੁਲਾਰ ਨੇ ਇੱਕ ਪੁਰਸ਼ ਨੂੰ ਮਹਾਰਾਜ ਦੇ ਕੋਲ ਭੇਜਿਆ ਹੈ। ਕਮਲ ਬਦਨ ਬੁਲਵਾਏ ਸਮੀਪਾ, ਉਹਨਾਂ ਦਾ ਕਮਲ ਵਰਗਾ ਸੋਹਣਾ ਖਿੜਿਆ ਮੁੱਖ ਹੈ, ਉਹਨਾਂ ਨੂੰ ਆਪਣੇ ਕੋਲ ਬੁਲਵਾਇਆ ਸਦਵਾਇਆ ਹੈ। ਦੁਆ ਕਰ ਬੰਦੇ ਬਿਨੈ ਬਖਾਨੀ, ਗੁਰੂ ਮਹਾਰਾਜ ਆ ਗਏ ਹਨ, ਇਹਨੇ ਦੋਵੇਂ ਹੱਥ ਜੋੜੇ ਹਨ, ਬੇਨਤੀ ਕੀਤੀ ਆਖੀ ਹੈ। ਦੀਨ ਦਿਆਲ ਦਾਸਨ ਗਤ ਦਾਨੀ, ਜਿਨ੍ਹਾਂ ਤੇ ਦਿਆਲਤਾ ਕਰਨ ਵਾਲੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਦਾਨੀ। ਮਮ ਸਰੂਪ ਕੋ ਦੇਹੋ ਬੁਝਾਈ, ਮਹਾਰਾਜ ਜਿਹੜਾ ਸਵੈ ਸਰੂਪ ਹੈ ਆਤਮਾ ਹੈ ਉਹ ਮੈਨੂੰ ਸਮਝਾ ਬੁਝਾ ਦੇਵੋ। ਭੁੱਲ ਰਹਿਓ ਜੇ ਸੁਧ ਨਹਿਕਾਈ, ਤਾਂ ਮਹਾਰਾਜ ਆਤਮ ਸਰੂਪ ਤੋਂ ਭੁੱਲਨੇ ਆ, ਮੈਨੂੰ ਤਾਂ ਕੋਈ ਉਹਦੀ ਖਬਰ ਸਾਰੀ ਨੀ ਵੀ ਰਹਿ ਮੇਰਾ ਆਤਮ ਸਰੂਪ ਕੀ ਹੈ। ਕੋ ਮੈਂ ਹੋ ਕਛ ਜਾਏ ਨ ਜਾਣਾ, ਮੈਂ ਮਹਾਰਾਜ ਕੌਣ ਹਾਂ ਇਹ ਮੈਥੋਂ ਕੋਈ ਜਾਣਿਆ ਨੀ ਜਾਂਦਾ, ਸਮਝਿਆ ਨੀ ਜਾਂਦਾ ਹੈ। ਵਡਿਓ ਵਿਸ਼ੇਖ ਹਿਰਦੈ ਅਗਿਆਨਾ, ਮੇਰੇ ਹਿਰਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਅਗਿਆਨ ਵਧਿਆ ਹੋਇਆ, ਬਹੁਤ ਅਗਿਆਨ ਦਾ ਪ੍ਰਭਾਵ ਪਿਆ ਹੋਇਆ ਹੈ। ਸੁਮਤ ਕਹਿਤ ਤਮਸਾ ਅਗਿਆਨਾ, ਹੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਸ੍ਰੇਸ਼ਟ ਮਤ ਵਾਲੇ ਪੁਰਸ਼ ਹੈ ਉਹ ਕਹਿੰਦੇ ਆ ਵੀ ਜਿਹੜਾ ਅਗਿਆਨ ਆ ਹਨੇਰੇ ਵਰਗਾ ਹੁੰਦਾ ਹੈ। ਮੈਂ ਨਹਿ ਜਾਣੋ ਤਾਹਿ ਸਮਾਨਾ, ਮਹਾਰਾ ਮੈਂ ਜਿਹੜਾ ਅਗਿਆਨ ਉਹਨੂੰ ਹਨੇਰੇ ਵਰਗਾ ਨੀ ਜਾਣਦਾ ਸਮਝਦਾ। ਤਿਮਰ ਵਿਖੈ ਤਨ ਸੁਧ ਸਭ ਭਾਨੇ, ਕਿਉਂਕਿ ਮਹਾਰਾਜ ਜਦੋਂ ਹਨੇਰੇ ਵਿੱਚ ਮਨੁੱਖ ਬੈਠਾ ਹੁੰਦਾ ਉਹਨੂੰ ਸਰੀਰ ਦੀ ਤਾਂ ਸਾਰੀ ਖਬਰਸਾਰ ਜਿਹੜੀ ਪ੍ਰਤੀਤ ਹੁੰਦੀ ਹੈ ਨਾ, ਸਰੀਰ ਦਾ ਤਾਂ ਪਤਾ ਹੀ ਹੁੰਦਾ ਵੀ ਮੇਰੀਆਂ ਬਾਹਾਂ ਲੱਤਾਂ ਹੈ ਕੰਨਕ ਹੈ, ਸਰੀਰ ਦੀ ਤਾਂ ਸਭ ਖਬਰਸਾਰ ਹੁੰਦੀ ਹੈ ਨਾ। ਅੰਤ ਪਦਾਰਥ ਜਾਏ ਨ ਜਾਣੇ, ਹੋਰ ਭਾਵੇਂ ਜਿਹੜੇ ਘਰ ਦੇ ਵਿੱਚ ਕੋਈ ਪਦਾਰਥ ਹਨੇਰੇ ਵਿੱਚ ਪਏ ਹੁਣ ਉਹ ਜਾਣੇ ਨਹੀਂ ਜਾਂਦੇ, ਉਹ ਨਹੀਂ ਦਿਸਦੇ, ਉਹਨਾਂ ਦਾ ਨਹੀਂ ਪਤਾ ਲੱਗਦਾ, ਪਰ ਸਰੀਰ ਦਾ ਤਾਂ ਮਨੁੱਖ ਨੂੰ ਪਤਾ ਹੀ ਹੁੰਦਾ ਨਾ ਵੀ ਮੇਰੇ ਹੱਥ ਬਾਹ ਹੈ ਇੱਥੇ। ਸੁਧ ਅਗਿਆਨ ਸਰਬ ਗਵਾਈ, ਜਿਹੜਾ ਅਗਿਆਨ ਹੈ ਨੇ ਤਾਂ ਮਾਰੀ ਸਾਰੀ ਹੋਸ਼ ਵੋਸ਼ ਗਵਾ ਦਿੱਤੀ ਹੈ। ਆਪਣੋ ਆਪ ਨ ਜਾਣਿਓ ਜਾਈ, ਇਸ ਕਰਕੇ ਆਪਣੇ ਆਪੇ ਨੂੰ ਜਾਣੇ ਹੀ ਨਹੀਂ ਜਾਂਦਾ, ਪਤਾ ਹੀ ਨਹੀਂ ਵੀ ਇਹ ਮੇਰਾ ਆਪਣਾ ਆਪਾ ਕੀ ਹੈ। ਜਾਂ ਤੇ ਤਮ ਜੋ ਸਾਹਮਣੇ ਤਾਂ ਕੇ, ਇਸ ਕਰਕੇ ਮਾਰਾ ਜਿਹੜਾ ਹਨੇਰਾ ਹੈ ਉਹਦੇ ਵਰਗਾ ਅਗਿਆਨ ਨਹੀਂ। ਸਰਬ ਜੀਵ ਦੁਖੀਆ ਬਸ ਜਾਂ ਕੇ, ਜਿਸ ਅਗਿਆਨ ਦੇ ਅਧੀਨ ਹੋ ਕੇ ਬਸ ਹੋ ਕੇ ਸਾਰੇ ਜੀਵ ਮਾਰਾ ਦੁਖੀ ਹੋ ਰਹੇ, ਔਖੇ ਹੋ ਰਹੇ। ਉਪਦੇਸ਼ਕ ਪ੍ਰਭ ਤੋਂ ਹਿਸ ਮਨ, ਹੇ ਪਰਮੇਸ਼ਰ ਤੁਹਾਡੇ ਵਰਗਾ ਉਪਦੇਸ਼ ਦੇਣ ਵਰਗਾ ਅਵਨੀ ਬਿਖੈ ਨ ਜਾਣੋ ਆਨਾ, ਧਰਤੀ ਉੱਪਰ ਕੋਈ ਹੋਰ ਨੂੰ ਨਹੀਂ ਜਾਣਦਾ, ਸਭ ਤੋਂ ਉੱਤਮ ਉਪਦੇਸ਼ ਦੇਣ ਵਾਲੇ ਤੁਸੀਂ ਮਹਾਨ ਹੋ। ਕਿਰਪਾ ਸਿੰਧ ਕਰੁਣਾ ਆਪ ਕੀ ਜੈ, ਕਿਰਪਾ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਮੇਰੇ ਤੇ ਕਿਰਪਾ ਕਰ ਦਈਏ। ਮਮ ਸਰੂਪ ਸਮਝਾਏ ਸੁਦੀਜੈ, ਜਿਹੜਾ ਸਵੈ ਸਰੂਪ ਹੈ ਉਹ ਮਹਾਰਾਜ ਚੰਗੀ ਤਰ੍ਹਾਂ ਉਪਦੇਸ਼ ਦੇ ਕੇ ਮੈਨੂੰ ਸਮਝਾ ਬੁਝਾ ਦਈਏ ਜੀ। ਤੁਮ ਕਰੁਣਾ ਤੇ ਮੁਝ ਜਗ ਸਾਇਆ, ਇਹ ਮਹਾਰਾਜ ਤੁਹਾਡੀ ਕਿਰਪਾ ਕਰਕੇ ਜਗਿਆਸਾ, ਮੈਨੂੰ ਕਹਿੰਦੇ ਜਗਿਆਸਾ ਹੈ ਬੜੀ ਭਾਰੀ ਚਾਹਨਾ ਹੈ। ਵਧੀ ਹਿਰਦੇ ਮਹਿ ਅਧਿਕ ਪਿਆਸਾ, ਮੇਰਾ ਆਤਮਾ ਕੀ ਹੈ ਪਰਮਾਤਮਾ ਕੀ ਹੈ ਇਹ ਜਾਣਨ ਦੀ ਹਿਰਦੇ ਵਿੱਚ ਬਹੁਤ ਬੜੀ ਪਿਆਸਾ ਵਧ ਗਈ, ਚਾਹਨਾ ਵਧ ਗਈ ਹੈ, ਤੰਗ ਵਧ ਗਈ ਹੈ। ਲੱਖ ਅਧਿਕਾਰ ਗਿਆਨ ਕੋ ਦਾਨਾ, ਇਹ ਗੁਰੂ ਨਾਨਕ ਸਾਹਿਬ ਮੈਨੂੰ ਅਧਿਕਾਰੀ ਜਾਣ ਕੇ ਜਿਹੜਾ ਗਿਆਨ ਦਾ ਦਾਨ ਹੈ। ਦੇ ਕਾਰ ਕਰ ਹੋ ਮੋਰ ਕਲਿਆਣ, ਮਹਾਰਾਜ ਬ੍ਰਹਮ ਗਿਆਨ ਦੇ ਕੇ ਮੇਰੀ ਕਲਿਆਣ ਕਰ ਦੇਵੋ ਜੀ। ਇਸ ਪ੍ਰਕਾਰ ਕੀ ਸੁਣ ਕਰ ਬਾਣੀ, ਇਸ ਤਰ੍ਹਾਂ ਰਾਏ ਬੁਲਾਰ ਦੀ ਬੇਨਤੀ ਦੇ ਬਾਣੀ ਬਚਨ ਸੁਣ ਕੇ, ਬਿਨੈ ਦੀਨਤਾ ਮਹਿ ਜੋ ਸਾਨੀ, ਬੇਨਤੀ ਵਿੱਚ ਤੇ ਦੀਨਤਾ ਨਿਮਰਤਾ ਨਾਲ ਮਿਲੀ ਹੋਈ ਸੀ ਬਾਣੀ। ਦਿਨ ਗਿਆਨ ਕੀ ਮਤ ਤਿਹ ਤਾਈ, ਉਸ ਰਾਏ ਬੁਲਾਰ ਦੇ ਤਾਈ ਜਿਹੜੀ ਬ੍ਰਹਮ ਗਿਆਨ ਦੀ ਮਤ ਹੈ, ਸਿੱਖਿਆ ਹੈ, ਅਕਲ ਬੁੱਧ ਹੈ ਉਹ ਦੇਣ ਵਾਸਤੇ, ਉਦਤ ਭਏ ਸ੍ਰੀ ਗੁਰ ਜਗ ਸਾਈ, ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਦਤ ਭਏ ਤਿਆਰ ਹੋਏ ਆ, ਸਾਵਧਾਨ ਹੋਏ ਹਨ। ਦੋਹਰਾ ਸ੍ਰੀ ਗੁਰ ਪਗ ਸੋਭਾ ਬਿਮਲ ਜੀ, ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਮਹਿਮਾ ਦਾ ਮੰਗਲ ਕਰ ਰਹੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕੌਲਾਂ ਦੀ ਜਿਹੜੀ ਸੋਭਾ ਹੈ ਉਹ ਮਹਿਰ ਤੋਂ ਰਹਿਤ ਬਹੁਤ ਉੱਜਰ ਹੈ। ਪਿੰਜਰ ਸਰ ਪਹਿਚਾਨ, ਕਵੀ ਕਹਿੰਦੇ ਉਸ ਮਹਾਰਾਜ ਦੀ ਉੱਜਲ ਮਹਿਮਾ ਨੂੰ ਜਿਵੇਂ ਮੋਤੀਆਂ ਦੀ ਲੜੀਆਂ ਦਾ ਪਿੰਜਰਾ ਬਣਿਆ ਹੋਵੇ, ਉਹਦੇ ਸਮਾਨ ਜਾਣ ਪਛਾਣ ਕੇ ਸਮਝ ਕੇ ਮਨ ਖੰਜਨ ਤਹਿ ਪਾਏ, ਮੇਰਾ ਜਿਹੜਾ ਮਨ ਹੈ ਕਹਿੰਦੇ ਮਬੋਲੇ ਵਰਗਾ ਚੰਚਲ ਹੈ, ਇਹ ਇੰਦਰੀਆਂ ਮੋਤੀਆਂ ਦੀਆਂ ਲੜੀਆਂ ਨਾਲ ਬਣਿਆ ਹੋਇਆ ਜਿਹੜਾ ਪਿੰਜਰਾ ਇਹਦੇ ਸਮਾਨ ਮਨ ਬੋਲੇ ਨੂੰ ਪਾ ਕੇ ਇਸ ਵਿੱਚ ਕਹੋ ਕਥਾ ਗੁਣ ਖਾਨ, ਕਿਉਂਕਿ ਪਿੰਜਰੇ ਵਿੱਚ ਪਾਇਆ ਪੰਛੀ ਬਸ ਹੋ ਜਾਂਦਾ ਹੈ, ਕਿਤੇ ਆਸੇ ਪਾਸੇ ਨਹੀਂ ਜਾ ਸਕਦਾ, ਇਸ ਕਰਕੇ ਉਹ ਕਹਿੰਦੇ ਪਿੰਜਰੇ ਦੇ ਵਿੱਚ ਪਾ ਕੇ ਨਾ ਮਹਾਰਾਜ ਦੀ ਉਜਲ ਸੋਭਾ ਵਿੱਚ ਜੋੜ ਕੇ ਮਨ ਨੂੰ ਮੈਂ ਜਿਹੜੀ ਗੁਣਾਂ ਦੇ ਖਾਣ ਦੀ ਸਤਿਗੁਰੂ ਦੀ ਕਥਾ ਕਹਿਣਾ ਜਾਂ ਗੁਣਾਂ ਦੀ ਖਾਣ ਕਥਾ ਬਿਆਨ ਕਰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਨਤ ਬੇਨਤੀ ਕਰੀ ਜੋ ਰਾਉ, ਗੁਰੂ ਮਹਾਰਾਜ ਦੇ ਅੱਗੇ ਜੋ ਰਾਏ ਬੁਲਾਰ ਨੇ ਬੇਨਤੀ ਕੀਤੀ ਉਸਨੂੰ ਸੁਣ ਕੇ ਬੋਲੇ ਸ੍ਰੀ ਗੁਰ ਮ੍ਰਿਦੁਲ ਸੁਭਾਉ, ਬਹੁਤ ਹੀ ਨਰਮ ਸੁਭਾਅ ਵਾਲੇ ਸਤਿਗੁਰੂ ਫਿਰ ਬੋਲੇ ਰਾਏ ਨੂੰ, ਓ ਭੂਪਤ ਤੁਮ ਆਪਨ ਹੰਤਾ, ਇਹ ਵੀ ਰਾਏ ਬੁਲਾਰ ਰਾਜਨ ਤੂੰ ਆਪਣੀ ਜਿਹੜੀ ਹੰਗਤ ਹੈ ਆਪਣਾ ਮੈਂ ਪੁਣਾ ਹੈ, ਕਿਹ ਮਹਿ ਧਰੀ ਕਰਹੋ ਕਹੋ ਬਰਤੰਤਾ, ਕਿਹਦੇ ਵਿੱਚ ਹੰਗਤਾ ਤੂੰ ਮੈਂ ਪੁਣਾ ਧਾਰਨ ਕੀਤਾ ਹੋਇਆ, ਸਾਰਾ ਪ੍ਰਸੰਗ ਸਾਨੂੰ ਦੱਸ ਖੋਲ ਕੇ। ਤੁਰਕ ਜਨਮ ਮਮ ਦੀਨ ਦਿਆਲਾ, ਇਹ ਦੀਨਾ ਤੇ ਦਿਆਲਤਾ ਮੈਂ ਇਹ ਹੰਗਤਾ ਧਾਰੀ ਮੈਂ ਪੁਣਾ ਧਾਰਿਆ ਵੀ ਮੇਰਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ। ਆਰ ਬਲਾ ਬ੍ਰਿਦ ਮਮ ਸਿਤ ਬਾਲਾ, ਮੇਰੀ ਉਮਰ ਬਹੁਤ ਵੱਡੀ ਹੋ ਚੁੱਕੀ ਹੈ, ਮੇਰੇ ਸਿਰ ਦੇ ਜਿਹੜੇ ਬਾਲ ਹੈ ਉਹ ਬਹੁਤ ਚਿੱਟੇ ਹੋ ਗਏ ਆ, ਧੌਲੇ ਆ ਗਏ ਆ, ਸਿਰ ਵੀ ਚਿੱਟਾ ਹੋ ਗਿਆ ਹੈ। ਚਰਮ ਸਥਲ ਮੈਂ ਨਿਰਬਲ ਹੋਇਆ, ਮੇਰਾ ਸਰੀਰ ਦਾ ਜਿਹੜਾ ਮਾਸ ਹੈ ਬਹੁਤ ਢਿੱਲਾ ਜਿਹਾ ਹੋ ਗਿਆ, ਜੁੜੀਆਂ ਪੈ ਗਈਆਂ, ਮੈਂ ਬੜਾ ਕਮਜ਼ੋਰ ਲਿੱਸਾ ਜਿਹਾ ਹੋ ਗਿਆ ਹਾਂ। ਕੰਪਤ ਸਿਰ ਮੈਂ ਵਿਸ਼ਨ ਬੋਇਓ, ਹਾਂ ਮੇਰਾ ਸਿਰ ਮੈਨੂੰ ਕਮਜ਼ੋਰੀ ਕਰਕੇ ਕੰਬਦਾ ਹੈ, ਅਤੇ ਮੈਂ ਅਜੇ ਵੀ ਵਿਸ਼ਿਆਂ ਵਿੱਚ ਮਾਰਾ ਮਿਲਿਆ ਹੋਇਆ, ਮੈਂ ਸਮਝਦਾ ਹਾਂ। ਮਮ ਬਨਤਾ ਮੇਰੇ ਸੁਤ ਨਾਤੀ, ਹੰਗਤਾ ਮੈਂ ਪੁਣਾ ਹੁਣ ਮੇਰ ਤੇਰ ਦੱਸਦਾ, ਮਮਤਾ ਵੀ ਇਹ ਮੇਰੀ ਘਰਵਾਲੀ ਹੈ, ਮੇਰੇ ਪੁੱਤਰ ਹਨ, ਮੇਰੇ ਪੋਤਰੇ ਹਨ। ਮਮ ਸੋਦਰ ਇਹ ਮੇਰੇ ਗਿਆਤੀ, ਇਹ ਮੇਰੇ ਭਰਾ ਹਨ, ਇਹ ਮੇਰੇ ਸਾਕ ਸੰਬੰਧੀ ਰਿਸ਼ਤੇਦਾਰ ਹਨ। ਨਾਮ ਬੁਲਾਰ ਵਿਖੈ ਮਮ ਹੰਤਾ, ਮੇਰਾ ਨਾਮ ਰਾਏ ਬੁਲਾਰੇ ਦੇ ਵਿੱਚ ਮੇਰੀ ਮੇਰ ਹੈ, ਮਮਤਾ ਹੈ, ਮੈਂ ਆਪਣਾ ਨਾਂ ਸਮਝਦਾ। ਸਨ ਬੰਧਨ ਮੈਂ ਲਖ ਹੋ ਇਹ ਦੰਤਾ, ਇਸ ਤਰ੍ਹਾਂ ਮਹਾਰਾਜ ਸਾਕ ਸੰਬੰਧੀਆਂ ਨੂੰ ਵੀ ਮੈਂ ਆਪਣੇ ਜਾਣਦਾ ਵੀ ਇਹ ਮੇਰੇ ਹਨ, ਰਿਸ਼ਤੇਦਾਰ, ਨਾਨਾ ਚਾਚਾ ਮਮਾ ਭੂਆ ਫੁੱਫੜ ਆਦਿਕ। ਹੇ ਭੂਪਤ ਇਹ ਤਨ ਕੇ ਧਰਮ, ਮਹਾਰਾਜ ਕਹਿੰਦੇ ਵੀ ਰਾਏ ਬੁਲਾਰ ਰਾਜੇ ਤਾਂ ਸਰੀਰ ਦਾ ਧਰਮ ਹੈ, ਸਰੀਰ ਕਰਕੇ ਸਾਰੇ ਹੁੰਦੇ ਆ। ਆਪ ਰੂਪੇ ਭਾ ਉਰ ਭਰਮ, ਹਿਰਦੇ ਵਿੱਚ ਤੈਨੂੰ ਬਹੁਤ ਵੱਡਾ ਭਰਮ ਭੁਲੇਖਾ ਪੈ ਗਿਆ, ਜਿਹੜਾ ਤੂੰ ਆਪਣੇ ਆਪ ਵਿੱਚ ਰੂਪ ਲਏ ਆ ਵੀ ਵੀ ਇਹ ਸਾਰੇ ਮੇਰੇ ਹਨ, ਅਤੇ ਮੇਰਾ ਸਰੀਰ ਹੈ, ਮੇਰੇ ਪੁੱਤਰ ਧੀਆਂ ਹੈ, ਮੇਰੇ ਸਾਕ ਸੰਬੰਧੀ ਹੈ, ਭਰਮ ਵਿੱਚ ਪੈ ਕੇ ਤੂੰ ਆਪਣੇ ਮਨ ਲਏ ਕਲਪ ਲਏ ਹਨ। ਜਨਮ ਮਰਨ ਦੁੱਖ ਤਨ ਕੇ ਮਾਹੀ, ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਇਹਦੇ ਵਿੱਚ ਜੰਮਣ ਮਰਨ ਦਾ ਦੁੱਖ ਹੁੰਦਾ, ਜਿੰਨਾ ਚਿਰ ਸਰੀਰ ਹੋਊਗਾ ਓਨਾ ਚਿਰ ਜੰਮਣਗੀ ਮਰੂਗੀ, ਦੋਵੇਂ ਦੁੱਖ ਜੰਮਣ ਮਰਨ ਦੇ ਹੋਣਗੇ, ਸਰੀਰ ਦਾ ਧਰਮ ਹੈ ਜੰਮਣਾ ਮਰਨਾ ਤੇ ਦੁਖੀ ਸੁਖੀ ਹੋਣਾ। ਬਾਲਕ ਤਰਨ ਬ੍ਰਿਧ ਤੂੰ ਨਾਹੀ, ਤੂੰ ਜਿਹੜਾ ਹੈ ਚੇਤਨ ਸਰੂਪ ਹੈ, ਆਤਮ ਸਰੂਪ ਹੈ, ਤੇਰੇ ਵਿੱਚ ਬਾਲਕ ਪੁਣਾ ਨਹੀਂ, ਜਵਾਨੀ ਪੁਣਾ ਨਹੀਂ, ਬੁੱਢ ਪੁਣਾ ਨਹੀਂ ਹੈ, ਇਹ ਸਰੀਰ ਦੀਆਂ ਖਾਟਾਂ ਨਹੀਂ ਹੈ, ਇਹ ਜੰਮਣਾ ਮਰਦਾ ਹੈ, ਇਹ ਬਾਲਕ ਹੁੰਦਾ ਹੈ, ਇਹ ਜਵਾਨ ਹੁੰਦਾ ਹੈ, ਬੁੱਢਾ ਹੁੰਦਾ ਹੈ। ਖਾਕ ਬਾਦ ਆਤਿਸ਼ ਆਬ ਨਬ, ਇਹ ਰਾਏ ਬੁਲਾਰ ਜਿਹੜੀ ਖਾਕ ਮਿੱਟੀ ਹੈ, ਬਾਦ ਹਵਾ ਹੈ, ਆਲਸ ਅਗਨੀ ਹੈ, ਆਪ ਪਾਣੀ ਹੈ, ਨਵ ਆਕਾਸ਼ ਹੈ। ਪੰਜ ਭੂਤ ਇਹ ਜੜ ਜਾਨਾ ਹਸਾਬ, ਇਹ ਜਿਹੜੇ ਪੰਜ ਭੂਤ ਕੀ ਹੈ ਤੱਤ ਹੈ, ਇਹ ਸਾਰੇ ਤੂੰ ਜਾਣ ਲੈ ਵੀ ਇਹ ਜੜ ਹਨ, ਇਹਨਾਂ ਦੇ ਵਿੱਚ ਕੋਈ ਚੇਤਨਤਾ ਹੀ ਹੈ ਨਹੀਂ, ਇਹ ਕੁਝ ਨਹੀਂ ਕਰ ਸਕਦੇ ਆਪਣੇ ਆਪ ਵਿੱਚ। ਤਿੰਨ ਕੀ ਦੇਹ ਰਚੀ ਜੜ ਸੋ, ਇਹਨਾਂ ਪੰਜਾਂ ਤੱਤਾਂ ਦੀ ਜਿਹੜੀ ਦੇਹ ਰਚੀ ਹੋਈ ਹੈ, ਇਹ ਵੀ ਕਹਿੰਦੇ ਇਹਨਾਂ ਵਰਗੀ ਜੜ ਹੀ ਜਾਣ ਲਾ। ਜਸ ਕਾਰਨ ਤਸ ਕਾਰਜ ਹੋ, ਜਿਸ ਤਰ੍ਹਾਂ ਦਾ ਕੋਈ ਕਾਰਨ ਹੁੰਦਾ ਉਸੇ ਤਰ੍ਹਾਂ ਦਾ ਅੱਗੇ ਕਾਰਜ ਹੁੰਦਾ ਹੈ। ਪੰਜ ਤੱਤ ਜਦੋਂ ਕਾਰਨ ਨੂੰ ਜੜ ਹੈ, ਉਹਦਾ ਕਾਰ ਜਿਹੜਾ ਸਰੀਰ ਹੈ ਉਹ ਵੀ ਫਿਰ ਜੜੀ ਹੋਏਗਾ। ਤੂੰ ਸਦੀਵ ਚੇਤਨ ਸੁਖ ਸੰਗਾ, ਰਾਏ ਬੁਲਾਰ ਤੂੰ ਤਾਂ ਹਮੇਸ਼ਾ ਚੇਤਨ ਸਰੂਪ ਹੈ ਤੇ ਸੁਖ ਦੇ ਸਹਿਤ ਹੈ। ਜਨਮ ਮਰਨ ਤੇ ਰਹਿਤ ਅਭੰਗਾ, ਸਰੀਰ ਜੰਮਦਾ ਮਰਦਾ ਹੈ, ਤੇਰਾ ਜਿਹੜਾ ਚੇਤਨ ਸਰੂਪ ਹੈ ਉਹ ਜਨਮ ਮਰਨ ਤੋਂ ਰਹਿਤ ਹੈ, ਇਹ ਸਰੀਰ ਟੁੱਟਦਾ ਪੈਦਾ, ਤੇਰਾ ਸਰੂਪ ਟੁੱਟਿਆ ਭੰਗ ਹੈ। ਨਾਮ ਰੂਪ ਪੁੰਨ ਵਰਨ ਵਿਹੀਨ, ਸਰੀਰ ਦਾ ਨਾਮ ਹੁੰਦਾ ਹੈ, ਸਰੀਰ ਦਾ ਹੀ ਰੂਪ ਆਕਾਰ ਹੁੰਦਾ, ਵੱਡਾ ਛੋਟਾ ਮਧਰਾ ਜਿਹਾ, ਤੇ ਸਰੀਰ ਦਾ ਹੀ ਅੱਗੇ ਰੰਗ ਹੁੰਦਾ ਹੈ ਵੀ ਇਹ ਕਾਲਾ ਹੈ, ਗੋਲਾ ਹੈ, ਸੌਲਾ ਹੈ। ਤੇਰਾ ਜਿਹੜਾ ਅਚੇਤਨ ਹੈ ਆਤਮਾ, ਉਹ ਨਾਮ ਤੋਂ ਵੀ ਰਹੇ ਤੇ ਰੂਪ ਛੋਟੇ ਵੱਡੇ ਆਕਾਰ ਤੋਂ ਵੀ ਬਿਨਾਂ ਹੈ, ਰੰਗ ਰੂਪ ਤੋਂ ਵੀ ਬਿਨਾ ਹੈ। ਸਦਾ ਏਕ ਰਸ ਦੁੱਖ ਸਭ ਹੀਨ, ਤੇਰਾ ਚੇਤਨ ਸਰੂਪ ਜਿਹੜਾ ਸਾਧਵਾ ਸਦਾ ਇੱਕ ਰਸ ਰਹਿਣਾ, ਸਾਰਿਆਂ ਦੁੱਖਾਂ ਤੋਂ ਹੀਨਾ ਰਹਿਤ ਹੈ। ਸੋ ਤਜ ਕਰ ਜਬ ਜਾਵਤ ਦੇਹੀ, ਉਹ ਜਿਹੜਾ ਤੇਰਾ ਚੇਤਨ ਸਰੂਪ ਆਤਮਾ ਹੈ ਨਾ, ਜਦੋਂ ਕਹਿੰਦੇ ਸਰੀਰ ਜੜ ਨੂੰ ਛੱਡ ਜਾਂਦਾ ਹੈ, ਘਰ ਤੇ ਕਾਢ ਵਹਿਰ ਸੁਨੇਹੀ, ਅਗਲਾ ਰਾਏ ਬੁਲਾਰ ਜਿਹੜੇ ਦੇ ਘਰ ਦੇ ਪ੍ਰੇਮੀ ਪਿਆਰੇ ਹੁੰਦੇ ਨਾ, ਪੁੱਤਰ ਧੀਆਂ ਸਾਗ ਸੰਬੰਧੀ, ਉਹ ਘਰੋਂ ਇਹਨੂੰ ਕੱਢ ਦਿੰਦੇ ਆ ਜਦੋਂ ਇਹ ਸਰੀਰ ਛੱਡ ਜਾਂਦਾ, ਚੇਤਨ ਸਰੂਪ ਵਿੱਚੋਂ ਨਿਕਲ ਜਾਂਦਾ ਹੈ। ਜਿਸ ਬਹੀਨ ਤਨ ਮਿੱਤਰ ਅਪਵਿੱਤਰਾ, ਅਪਵਿੱਤਰਾ ਜਿਸ ਬਿਹੀਨ ਤਨ ਮਿੱਤਰ ਨੀ ਮਿਰਤ ਅਪਵਿੱਤਰਾ। ਜੇ ਚੇਤਨ ਸਰੂਪ ਤੋਂ ਬਗੈਰ ਜਿਹੜਾ ਸਰੀਰ ਕਹਿੰਦੇ ਮਰੇ ਮੁਰਦਾ ਹੋ ਜਾਂਦਾ ਅਤੇ ਬਹੁਤ ਅਪਵਿੱਤਰ ਹੋ ਜਾਂਦਾ, ਕੋਈ ਹੱਥ ਨਹੀਂ ਇਸ ਸਰੀਰ ਨੂੰ ਛਹਾਣਾ ਚਾਹੁੰਦਾ ਹੈ। ਸੋ ਤੂੰ ਲਖੀਏ ਪ੍ਰਿਥਕ ਪਵਿੱਤਰਾ। ਉਹ ਜਿਹੜਾ ਤੇਰਾ ਕਹਿੰਦੇ ਚੇਤਨ ਸਰੂਪ ਆ, ਉਹ ਤੂੰ ਜਾਣ ਲਈ ਉਹ ਇਸ ਸਰੀਰ ਮੁਰਦੇ ਤੋਂ ਵੱਖਰਾ ਹੈ, ਅਪਵਿੱਤਰਤਾ ਹੀ ਤੋਂ ਬਿਖਰਾ, ਉਹ ਤਾਂ ਬਹੁਤ ਪਵਿੱਤਰ ਸਰੂਪ ਹੈ ਜਿਹੜਾ ਤੇਰਾ ਚੇਤਨ ਸਰੂਪ ਆਤਮਾ ਹੈ। ਜਾਤ ਬਰਨ ਤੇ ਲੱਖ ਕਰ ਨਿਆਰ। ਉਹ ਜਿਹੜਾ ਤੇਰਾ ਆਤਮਾ ਹੈ ਚੇਤਨ ਸਰੂਪ, ਉਹਦੀ ਕੋਈ ਅਖਤਰੀ ਜਾਤ ਨਹੀਂ, ਉਹਦਾ ਕੋਈ ਵਰਨ ਨਹੀਂ, ਗੋਤ ਗੋਤ ਨਹੀਂ ਹੈ, ਇਹਨਾਂ ਤੋਂ ਵੱਖਰਾ ਜਾਨਣਾ ਕਰ। ਨਿਜ ਸਰੂਪ ਕਰੀਏ ਨਿਰਧਾਰ। ਇਸ ਤਰ੍ਹਾਂ ਸਰੀਰ ਤੋਂ ਵੱਖਰੇ ਰੂਪ ਵਿੱਚ ਆਪਣੇ ਸਰੂਪ ਦਾ ਤੂੰ ਨਿਰਣਾ ਕਰ ਲੈ। ਅਰਪੁਨ ਜਹ ਜਹ ਮਮਤਾ ਥਾਪੀ। ਬਾਕੀ ਵੀ ਜਿੱਥੇ ਜਿੱਥੇ ਤੂੰ ਆ ਮੇਰ ਜੀ ਥਾਪੀ ਹੈ, ਮੇਰ ਜੀ ਧਾਰੀ ਹੈ, ਵੀ ਇਹ ਮੇਰੇ ਸਾਗ ਸੰਬੰਧੀ ਆ, ਮੇਰੇ ਘੋੜੇ ਮੇਰੀਆਂ ਕੋਟੀਆਂ ਮੇਰੇ ਰੁਪਈਏ ਹੈ। ਦੁੱਖ ਮੈਂ ਸੰਗੀ ਹੋਇ ਨ ਕਦਾਪੀ। ਇਹ ਜਿੱਥੇ ਮੇਰ ਜਦੋਂ ਦੁੱਖ ਆ ਬਣਿਆ ਨਾ, ਦੁੱਖ ਦੇ ਵਿੱਚ ਇਹਨਾਂ ਨੇ ਕਦੇ ਵੀ ਸੰਗੀ ਸਾਥੀ ਨਹੀਂ ਹੋਣਾ। ਬਿਰਤ ਭਰੀ ਸਭ ਹੀ ਸੰਗ ਸ਼ਾਰਦ ਕੋ ਨ ਆਵਤ ਨੇਰੈ। ਧਨ ਆਦਿਕ ਜੇ ਪਿਖੋ ਪਦਾਰਥ। ਧਨ ਤੋਂ ਆਦ ਲੈ ਕੇ ਜਿਹੜੇ ਤੂੰ ਪਦਾਰਥ ਦੇਖਦਾ, ਹਾਥੀ ਘੋੜੇ ਸੁਖ ਪਾਲਕੀਆਂ ਹੋਰ ਸ਼ਕਨ ਸ਼ਿਕਾਉਣ ਵਾਲੇ, ਇਹ ਮੇਰੇ ਹੈ। ਸਭ ਜੀਵਤ ਲਾ ਮੋਏ ਅਕਾਰ। ਜਿੰਨਾ ਚਿਰ ਮਨੁੱਖ ਜਿਉਂਦਾ ਉਹਨਾਂ ਚਿਰ ਹੀ ਹੈ, ਕਹਿੰਦੇ ਮਰਨ ਤੋਂ ਬਾਅਦ ਤਾਂ ਬਸ ਅਕਾਰਤ ਨਿਸ਼ਫਲ ਹੈ, ਇਹਦੇ ਵਾਸਤੇ ਕਿਸੇ ਕੰਮ ਨਹੀਂ, ਨਾ ਧਨ ਆਦਿਕ, ਨਾ ਹਾਥੀ ਘੋੜੇ, ਨਾ ਪੁੱਤਰ ਧੀਆਂ ਸਾਕ ਸੰਬੰਧੀ, ਸਭ ਨਿਸ਼ਫਲ ਹੈ। ਜੇ ਗਿਆਤੀ ਬਨਤਾ ਸੁਤ ਨਾਤੀ। ਵੇਰਾਵਰ ਜਿਹੜੇ ਕੋਈ ਗਿਆਤੀ ਸੰਬੰਧੀ ਹਨ, ਘਰ ਵਾਲੀ ਹੈ, ਪੁੱਤਰ ਹੈ, ਪੋਤਰੇ ਹਨ, ਤਨ ਤਿਆਗੇ ਤੇ ਕੋ ਨਾ ਸੰਗਾਤੀ। ਕਹਿੰਦੇ ਜਿਹੜਾ ਚੇਤਨ ਸਰੂਪ ਸਰੀਰ ਨੂੰ ਛੱਡ ਜਾਂਦਾ ਹੈ, ਫਿਰ ਇਸ ਸਰੀਰ ਦਾ ਕੋਈ ਸੰਗੀ ਸਾਥੀ ਨਹੀਂ ਹੁੰਦਾ ਹੈ। ਦੋਹਰਾ ਵਸਤਰ ਸਮਾਨ ਸਰੀਰ ਸੋ। ਇਸ ਕਰਕੇ ਰਾਏ ਬੁਲਾਰ ਜਿਹੜਾ ਸਰੀਰ ਹੈ, ਇਹ ਤਾਂ ਜਿਵੇਂ ਕਿਸੇ ਨੇ ਵਸਤਰ ਪਾਇਆ ਹੋਵੇ, ਚੋਲਾ ਪਾਇਆ ਹੋਵੇ। ਜੀਰਣ ਹੋਇ ਤਜ ਜਾਹੇ। ਜਿਹੜਾ ਚੇਤਨ ਸਰੂਪ ਤੇਰਾ ਆਤਮਾ ਹੈ, ਜਦੋਂ ਇਹ ਸਰੀਰ ਰੂਪੀ ਕੱਪੜਾ ਜਾਂ ਪੁਰਾਣਾ ਚੋਲਾ ਜਾ ਹੋ ਜਾਂਦਾ, ਇਹਨੂੰ ਛੱਡ ਕੇ ਉਹ ਚਲਾ ਜਾਂਦਾ ਹੈ। ਜਾਂ ਤੇ ਨਿਆਰੋ ਆਤਮਾ। ਇਸ ਕਰਕੇ ਜਿਹੜਾ ਤੇਰਾ ਚੇਤਨ ਸਰੂਪ ਆਤਮਾ, ਇਹ ਸਰੀਰ ਤੋਂ ਵੱਖਰਾ ਜਾਣ। ਲਖ ਹਿਰਦੇ ਨਰ ਨਾਹਿ। ਨਰਾਂ ਦੇ ਨਾ ਮਾਲਕ, ਹਿਰਦੇ ਵਿੱਚ ਤੂੰ ਜਾਣ ਲਾ ਵੀ ਸਰੀਰ ਕੱਪੜਾ ਹੈ, ਇਹਨੂੰ ਪਹਿਨਣ ਵਾਲਾ ਉਹ ਤੇਰਾ ਆਤਮਾ ਹੈ, ਜਦੋਂ ਜੀ ਕਰਦੇ ਨੂੰ ਲਾ ਕੇ ਸਿੱਟ ਕੇ ਚਲਾ ਜਾਂਦਾ। ਚੌਪਈ ਸੁਣ ਸੁਣ ਤਨ ਮਾਨ ਵਿਸਾਰਿਓ ਰਾਈ। ਇਸ ਤਰ੍ਹਾਂ ਮਹਾਰਾਜ ਤੋਂ ਬਚਨ ਸੁਣ ਕੇ ਜਿਹੜਾ ਸਰੀਰ ਦਾ ਮਾਨਸ ਮੈਂ ਪੁਣਾ ਸੀ, ਰਾਏ ਬੁਲਾਰ ਨੇ ਭਰ ਦਿੱਤਾ, ਸਰੀਰ ਨੂੰ ਛੱਡ ਦਿੱਤਾ ਵੀ ਮੈਂ ਸਰੀਰ ਨਹੀਂ ਹੈ, ਮੇਰਾ ਆਤਮਾ ਸਰੀਰ ਨਹੀਂ ਹੈ। ਸ੍ਰੀ ਗੁਰ ਸੋ ਪੁਨ ਗਿਰਾ ਅਲਾਈ। ਨਾਮ ਵਿੱਚ ਭੁਲਾ ਕੇ ਫਿਰ ਗੁਰੂ ਮਹਾਰਾਜ ਦੇ ਸਾਥ ਬਚਨ ਇਸਨੇ ਕਿਹਾ ਹੈ। ਤਨ ਮੈਂ ਨਹੀਂ ਬਤਾਈ ਸਾਚੀ। ਆਪਤਾਵਨੀ ਨੇ ਜਿਹੜੀ ਗੱਲ ਸੋਲਾ ਨੇ ਸੱਚੀ ਦੱਸੀ ਹੈ ਵੀ ਮੇਰਾ ਆਤਮਾ ਸਰੀਰ ਨਹੀਂ ਹੈ, ਮੈਂ ਸਰੀਰ ਰੂਪ ਨਹੀਂ ਹਾਂ। ਇੰਦਰਿਆ ਮੈਂ ਹੰਤਾ ਰੁਚ ਰਾਚੀ। ਮਹਾਰਾਜ ਜਿਹੜੇ ਗਿਆਨ ਇੰਦਰੇ ਹੈ, ਕਰਮ ਇੰਦਰੇ, ਇਹਦੇ ਵਿੱਚ ਮੇਰੀ ਮੈਂ ਪੁਣਾ ਹੈਗਾ, ਹੰਗਤਾ ਹੈ, ਇਸ ਤਰ੍ਹਾਂ ਇਹਦੇ ਵਿੱਚ ਰੁਚੀ ਲੱਗੀ ਹੋਈ ਹੈ ਵੀ ਮੈਂ ਗਿਆਨ ਇੰਦਰੇ ਕਰਮ ਇੰਦਰੇ ਰੂਪ ਹੋਵਾਂਗਾ। ਜਾਂ ਤੇ ਮੈਂ ਦੇਖਾਂ ਮੈਂ ਸੁਣਾਂ। ਇਸੇ ਕਰਕੇ ਵੀ ਮਹਾਰਾਜ ਮੈਂ ਅੱਖਾਂ ਰਾਹੀਂ ਦੇਖਦਾ ਹਾਂ, ਕੰਨਾਂ ਰਾਹੀਂ ਮੈਂ ਸੁਣਦਾ ਹਾਂ, ਮੈਂ ਚੱਲ ਹਾਂ, ਮੈਂ ਗਾਹਾਂ ਬਖਾਨ ਹਾਂ, ਮੈਂ ਹੀ ਪੈਰਾਂ ਨਾਲ ਚੱਲਦਾ, ਮੈਂ ਹੀ ਹੱਥਾਂ ਨਾਲੇ ਚੀਜ਼ ਪਕੜਦਾ ਹਾਂ, ਮੈਂ ਹੀ ਮੁੱਖ ਰਾਹੀਂ ਬੋਲਦਾ ਕਹਿੰਦਾ ਹਾਂ, ਮੈਂ ਸੂੰਗੋ ਮੈਂ ਕਰੂੰ ਸਪਰਸ਼ਾ, ਮੈਂ ਨੱਕ ਰਾਹੀਂ ਸੁਗੰਧੀ ਦੁਗੰਧੀ ਸੁੰਘਦਾ ਲੈਂਦਾ, ਮੈਂ ਇਸੇ ਤਰ੍ਹਾਂ ਅਸਪਰਸ ਚਮੜੀ ਰਾਹੀਂ ਸਪਰਸਦਾ ਛੋਂਦਾ ਹਾਂ। ਲਿਓ ਸਾਧ ਅਸਹੰਤਾ ਤਰਸਾ। ਮੈਂ ਰਸਨਾ ਰਾਹੀਂ ਸਵਾਦ ਲੈਂਦਾ ਹਾਂ, ਇਸ ਤਰ੍ਹਾਂ ਦੀ ਮਹਾਰਾਜ ਇੰਦਰੀਆਂ ਵਿੱਚ ਮੈਂ ਹੰਗਤਾ ਧਾਰਦਾ, ਮੈਂ ਪੁਣਾ ਧਾਰਦਾ ਵੀ ਮੇਰਾ ਆਤਮਾ ਇਹ ਗਿਆਨ ਇੰਦਰੇ ਤੇ ਕਰਮ ਇੰਦਰੇ ਹੋਣਗੇ ਤਾਂ ਤੇ ਤਨ ਤੇ ਅਨਯ ਰਖੀਕਾ। ਇਸ ਕਰਕੇ ਮਹਾਰਾਜ ਮੇਰੇ ਸਰੀਰ ਨਾਲੋਂ ਜਿਹੜੀਆਂ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹ ਵੱਖਰੀਆਂ ਹਨ। ਸੋ ਸਰੂਪ ਮੈਂ ਮਾਨਿਓ ਨੀਕਾ। ਮੈਂ ਉਹ ਗਿਆਨ ਇੰਦਰੀਆਂ ਨੂੰ ਮਹਾਰਾਜ ਚੰਗੀ ਤਰ੍ਹਾਂ ਆਪਣਾ ਸਰੂਪ ਮੰਨ ਲਿਆ ਹੈ। ਭੋ ਰਾਜਨ ਤੂੰ ਇੰਦਰੇ ਅਨਾਹੀ। ਮਹਾਰਾਜ ਕਹਿੰਦੇ ਹੇ ਰਾਏ ਬੁਲਾਰ, ਤੂੰ ਗਿਆਨ ਇੰਦਰੇ ਵੀ ਨਹੀਂ ਹੈ, ਤੇਰਾ ਆਤਮਾ ਗਿਆਨ ਇੰਦਰੇ ਨਹੀਂ ਹੈ। ਸੁਣ ਹੋ ਯੁਗਤ ਯਾ ਪਾਰ ਸਰੁਤ ਮਾਹੀ। ਇਹਦੇ ਉੱਪਰ ਅਸੀਂ ਇੱਕ ਦਲੀਲ ਦਿੰਦੇ ਹਾਂ, ਤੂੰ ਕੰਨਾਂ ਵੀ ਧਿਆਨ ਦੇ ਕੇ ਸੁਣੋ ਦਲੀਲ ਨੂੰ। ਜਿਉਂ ਤਿਖਾਨ ਕੇ ਹੱਥਨ ਮਾਹੀ। ਇਸ ਤਰ੍ਹਾਂ ਕਹਿੰਦੇ ਜਿਹੜਾ ਤਰਖਾਣ ਹੁੰਦਾ ਨਾ ਉਹਦੇ ਹੱਥਾਂ ਵਿੱਚ, ਬਿਨਾਂ ਕੁਠਾਰ ਕ੍ਰਿਤ ਹੋਇ ਨਾਹੀ। ਹੱਥ ਵਿੱਚ ਉਹਦੇ ਕੁਹਾੜਾ ਨਾ ਫੜਿਆ ਹੋਵੇ, ਫਿਰ ਵੱਢਣ ਟੁੱਕਣ ਦਾ ਕੋਈ ਕੰਮ ਨਹੀਂ ਹੁੰਦਾ ਹੈ। ਉਹ ਤਰਖਾਣ ਕਹਿੰਦੇ ਹੱਥ ਵਿੱਚ ਕੁਠਾੜਾ ਹੋਵੇ, ਫਿਰ ਹੀ ਉਹ ਸਭ ਕੁਝ ਵੱਢ ਟੁੱਕ ਸਕਦਾ, ਕਿਰਿਆ ਕਰ ਸਕਦਾ। ਜੋ ਸਾਧਨ ਕੇ ਇੰਦਰਿਆ ਬ੍ਰਿੰਦਾ। ਇਸੇ ਤਰ੍ਹਾਂ ਜਿਹੜਾ ਆਤਮਾ ਹੈ ਨਾ, ਇਹ ਤਰਖਾਣ ਵਰਗਾ ਹੈ। ਆ ਜਿਹੜੇ ਗਿਆਨ ਇੰਦਰੇ, ਇਹ ਕਹਿੰਦੇ ਘੋੜੇ ਵਾਂਗ, ਇਹਦੇ ਰਾਹੀਂ ਸਾਰਾ ਕੱਟਣ ਵੱਢਣ ਦਾ, ਜਾਣਨ ਦਾ, ਸਮਝਣ ਦਾ, ਦੇਖਣ ਦਾ ਸਭ ਕੁਛ ਹੁੰਦਾ ਹੈ। ਇਨ ਤੇ ਆਤਮ ਪ੍ਰਿਥਕ ਆਨੰਦਾ। ਇਸ ਕਰਕੇ ਇਹਨਾਂ ਗਿਆਨ ਇੰਦਰਾਂ ਤੋਂ ਤੇਰਾ ਜਿਹੜਾ ਆਤਮਾ ਵੱਖਰਾ ਹੈ, ਉਹ ਬੜਾ ਆਨੰਦ ਰੂਪ ਹੈ। ਨਾਨਾ ਇੰਦਰੇ ਅਤਾ ਮਤ ਨਾਨਾ। ਫਿਰ ਦੇਖ ਜਿਹੜੇ ਗਿਆਨ ਇੰਦਰੇ ਹੈ ਤਰ੍ਹਾਂ ਤਰ੍ਹਾਂ ਦੇ ਹੈ, ਤੇ ਇਹਨਾਂ ਦੇ ਜਿਹੜੇ ਗਿਆਨ ਇੰਦਰਿਆਂ ਦੇ ਮਤੇ ਹਨ, ਉਹ ਵੀ ਵੱਖਰੇ ਵੱਖਰੇ ਹਨ। ਇਹਨਾਂ ਦਾ ਇੱਕ ਮਤ ਨਹੀਂ ਹੈ, ਇਹਨਾਂ ਦੇ ਖਿਆਲ ਵੱਖਰੇ ਵੱਖਰੇ ਹੈ। ਕੈਸੇ ਨਿਜ ਸਰੂਪ ਅਨਮਾਨਾ। ਇਹਨਾਂ ਇੰਦਰੀਆਂ ਨੂੰ ਕਿਵੇਂ ਆਪਣਾ ਸਰੂਪ ਕਰਕੇ ਮੰਨ ਲਿਆ ਹੈ। ਸਦਾ ਏਕ ਤੂੰ ਚੈਤਨ ਨੀਕਾ। ਤਾਂ ਰਾਏ ਬੁਲਾਰ ਹਮੇਸ਼ਾ ਇੱਕੋ ਇੱਕ ਹੈ, ਨਾਨਾ ਤਰ੍ਹਾਂ ਦੇ ਇਹ ਜੜ ਹਨ, ਤੂੰ ਚੰਗੀ ਤਰ੍ਹਾਂ ਚੈਤਨ ਸਰੂਪ ਹੈ। ਜਿਹ ਬਿਨ ਜੜ ਹੈ ਬ੍ਰਿੰਦ ਰਖੀਕਾ। ਤੇਰੇ ਚੈਤਨ ਸਰੂਪ ਤੋਂ ਬਗੈਰ ਜਿੰਨੇ ਇਸ ਨੂੰ ਇੰਦਰੇ ਜੜ ਹੈ ਨਾ, ਕੁਝ ਨਹੀਂ ਕਰ ਸਕਦੇ। ਅੰਧ ਮੂਕ ਗੂੰਗੇ ਪੁੰਨ ਜੇਈ। ਜੇ ਭਲਾ ਤੂੰ ਕਹੇ ਵੀ ਮੈਂ ਇਹ ਗਿਆਨ ਇੰਦਰੇ ਹਾਂ, ਇਹੀ ਮੇਰਾ ਚੇਤਨ ਸਰੂਪ ਆਤਮਾ ਇੰਦਰੇ ਹੀ ਹੈ। ਕਹਿੰਦੇ ਦੇਖ, ਜਿਹੜੇ ਅੱਖਾਂ ਚੋਂ ਅੰਨੇ ਹੁੰਦੇ ਹੈ, ਕੰਨਾਂ ਤੋਂ ਬੋੜੇ ਹੁੰਦੇ ਹੈ, ਤੇ ਮੂਕ ਇਸੇ ਤਰ੍ਹਾਂ ਕੰਨਾਂ ਤੋਂ ਬੋੜੇ, ਜਵਾਨ ਤੋਂ ਗੂੰਗੇ ਹੁੰਦੇ ਹਨ। ਜੀਵਤ ਜਗਤ ਰਹਿਤ ਹੈ ਤੇ ਕਹਿੰਦੇ, ਉਹ ਵੀ ਕਹਿੰਦੇ ਦੇਖ ਲੋ, ਅੱਖਾਂ ਹੁੰਦੀਆਂ ਨਹੀਂ ਦਿਸਦਾ ਹੁੰਦਾ ਹੈ, ਤੇ ਕੰਨ ਹੁੰਦੇ ਸੁਣਦਾ ਨਹੀਂ ਹੁੰਦਾ, ਜਵਾਨ ਹੁੰਦੀ ਹੈ ਬੋਲਿਆ ਨਹੀਂ ਜਾਂਦਾ ਹੁੰਦਾ, ਫਿਰ ਵੀ ਸੰਸਾਰ ਦੇ ਵਿੱਚ ਉਹ ਜਿਉਂਦੇ ਰਹਿੰਦੇ ਨਾ, ਇੰਦਰੀਆਂ ਦੇ ਹੁੰਦੇ ਆ। ਇਨ ਤੇ ਆਤਮ ਲਖੀਏ ਨਿਆਰੋ। ਇਸ ਕਰਕੇ ਇਹਨਾਂ ਤੋਂ ਤੂੰ ਜਿਹੜਾ ਆਪਣਾ ਆਤਮਾ ਵੱਖਰਾ ਕਰਕੇ ਜਾਣ ਲੈ। ਇੰਦਰੇ ਤਨ ਕੇ ਜੌਨ ਉਧਾਰੋ। ਜਿਹੜੇ ਇੰਦਰੇ ਹਨ ਸਰੀਰ ਦੇ, ਇਹ ਸਾਰਿਆਂ ਦਾ ਜਿਹੜਾ ਆਸਰਾ ਹੈ ਉਹ ਆਤਮਾ, ਸਰੀਰ ਦਾ ਵੀ ਇੰਦਰੀਆਂ ਦਾ ਵੀ ਜਿਹੜਾ ਆਸਰਾ ਹੈ ਉਹ ਤੇਰਾ ਚੇਤਨ ਸਰੂਪ ਹੈ, ਆਤਮ ਸਰੂਪ ਹੈ। ਨਿਜ ਤਤ ਕੋ ਰਖੀਕ ਗੁਣ ਗ੍ਰਾਹੀ। ਬਾਕੀ ਵੇ ਰਾਏ ਬੁਲਾਰ, ਜਿੰਨੀਆਂ ਇਹ ਗਿਆਨ ਇੰਦਰੀਆਂ ਆਪੋ ਆਪਣੇ ਤੱਤਾਂ ਅਨੁਸਾਰ ਆਪਣੇ ਗੁਣਾਂ ਨੂੰ, ਵਿਸ਼ਿਆਂ ਨੂੰ ਇਹ ਗ੍ਰਹਿਣ ਕਰਦੀਆਂ ਹਨ। ਨਵ ਕੋ ਸ਼ਬਦ ਸਰਵਣ ਗਹਿ ਤਾਹੀ। ਇਹ ਜਿਹੜਾ ਆਕਾਸ਼ ਤੱਤ ਹੈ ਉਹਦਾ ਗੁਣ ਹੈ ਕਹਿੰਦੇ ਸ਼ਬਦ, ਤੇ ਉਹ ਗ੍ਰਹਿਣ ਕਰਦਾ ਹੈ। ਤੁਚਾ ਵਾਉ ਕੀ ਇੰਦਰੇ ਜਾਨ। ਸੁਣਦਾ ਹੈ ਇਸ ਤਰ੍ਹਾਂ, ਉਹ ਕੁਛ ਸੁਣ ਨਹੀਂ, ਗ੍ਰਹਿਣ ਕਰਦਾ, ਹਰ ਇੱਕ ਚੰਗੀ ਮੰਦੀ ਗੱਲ ਨਹੀਂ ਸੁਣਦਾ, ਕਿਉਂਕਿ ਆਕਾਸ਼ ਤੱਤ ਦਾ ਜਿਹੜਾ ਗੁਣ ਹੈ ਸ਼ਬਦ ਹੈ, ਤੇ ਉਹ ਸਰਵਣ ਕਰਦਾ ਕੰਨਾਂ ਰਾਹੀਂ। ਜਿਹੜੀ ਪੌਣ ਤੱਤ ਹੈ ਉਹਦਾ ਕਹਿੰਦੇ ਜਿਹੜਾ ਗੁਣ ਹੈ ਵਿਸ਼ਾ ਤੁਚਾ ਹੈ, ਉਹ ਇੰਦਰੀਆਂ ਦੁਆਰਾ ਜਾਣਿਆ ਜਾਂਦਾ ਹੈ। ਤੇ ਕੋ ਵਿਸ਼ਾ ਸਪਰਸ਼ ਪਛਾਣ। ਉਹਦਾ ਅੱਗੇ ਜਿਹੜਾ ਵਿਸ਼ਾ ਹੈ ਕਹਿੰਦੇ ਉਹ ਸਪਰਸ਼ ਜਾਣ ਲਾ, ਵੀ ਜਦੋਂ ਠੰਡਾ ਤੱਤਾ ਛੂਏ ਤੇ ਉਦੋਂ ਪਤਾ ਲੱਗ ਜਾਂਦਾ ਚਿੰਨੜੀ ਰਾਹੀਂ। ਜਿਹ ਸੁਭਾਓ ਤਾਂ ਕੋ ਸੋ ਗਹਿ। ਇਸ ਤਰ੍ਹਾਂ ਦਾ ਕਹਿੰਦੇ ਕੋਈ ਉਸ ਤੱਤ ਦਾ ਸੁਭਾਅ ਹੈ, ਉਹ ਸੰਸਾਰ ਦਾ ਜਿਹੜਾ ਵਿਸ਼ਾ ਹੁੰਦਾ ਉਸਨੂੰ ਉਹ ਗ੍ਰਹਿਣ ਕਰਦਾ ਗੇ ਪਦ ਅਹੰਤਾ ਤੂੰ ਕਿਉਂ ਲਹਿ ਇਹਨਾਂ ਕਹਿੰਦੇ ਇੰਦਰੀਆਂ ਵਿੱਚ ਵਿਅਰਥ ਜਿਹੜੀ ਹੰਗਤਾ ਕਿਵੇਂ ਲੈ ਲਈ ਇਹਨਾਂ ਵਿੱਚ ਕਿਵੇਂ ਐਵੇਂ ਨਿਸ਼ਫਲ ਮੈਂ ਆਪਣਾ ਧਾਰ ਲਿਆ ਵੀ ਮੇਰੇ ਇੰਦਰੇ ਮੇਰਾ ਸਰੂਪ ਹੈ ਚਖ ਅਗਨੀ ਕੀ ਗੁਣ ਤਿਹ ਰੂਪਾ ਜਿਹੜਾ ਅਗਨੀ ਤੱਤ ਹੈ ਉਹਦਾ ਕਹਿੰਦੇ ਚਖ ਇੰਦਰੇ ਹੈ ਗੁਣ ਤੇ ਇਸੇ ਤਰ੍ਹਾਂ ਚੱਕ ਅਗਨੀ ਦਾ ਜਿਹੜਾ ਉਹਦੇ ਵਿੱਚੋਂ ਹੈ ਨੇਤਰ ਤੇ ਉਹਦਾ ਅੱਗੇ ਕਹਿੰਦੇ ਜਿਹੜਾ ਗੁਣ ਕੀ ਵਿਸ਼ਾ ਰੂਪ ਹੈ ਆਕਾਰ ਹੈ ਚੰਗਾ ਮੰਦਾ ਜਨਾਣਾ ਸੋ ਤਹਿ ਗਹਿ ਸਮਝੀਏ ਭੂਪਾ ਆਹ ਕਹਿੰਦੇ ਜਿਹੜਾ ਇੰਦਰੀ ਚੱਕ ਨੇਤਰ ਹੈ ਉਸ ਗੁਣ ਨੂੰ ਸਮਝਦਾ ਹੈ ਰਾਜਨ ਵੀ ਇਹੋ ਜਿਹਾ ਮਧੁਰਾ ਆਕਾਰ ਹੈ ਇਹ ਲੰਮਾ ਆਕਾਰ ਹੈ ਇਸਦਾ ਅੱਖਾਂ ਦੇ ਕੇ ਦੱਸ ਦਿੱਤੀਆਂ ਹਨ ਜਲ ਕੀ ਜੀ ਹੀ ਸੋ ਰਸ ਗੁਣ ਤਾ ਹੀ ਇਸੇ ਤਰ੍ਹਾਂ ਕਹਿੰਦੇ ਜਲ ਤੱਤ ਦੀ ਆ ਜਵਾਨ ਹੈ ਤੇ ਜਿਹੜਾ ਗੁਣ ਹੈ ਇਹਦਾ ਵਿਸ਼ਾ ਕਹਿੰਦੇ ਰਸ ਹੈ ਚਾਨੋ ਵਿਸ਼ਾ ਸਾਧ ਕੋ ਗ੍ਰਾਹੀ ਇਹਦਾ ਜਿਹੜਾ ਵਿਸ਼ਾ ਹੈ ਕਹਿੰਦੇ ਸਵਾਦ ਗ੍ਰਹਿਣ ਕਰਨਾ ਜਵਾਨ ਤੇ ਕੋਈ ਚੀਜ਼ ਰੱਖੋ ਹਰ ਇੱਕ ਸਵਾਦ ਨੂੰ ਦੱਸ ਦਿੰਦੀ ਹੈ ਵੀ ਮਿੱਠੀ ਖੱਟੀ ਹੈ ਕੌਲੀ ਕਸੈਲੀ ਹੈ ਛਿਤ ਕੀ ਘਰਾਣ ਗੰਧ ਗੁਣ ਜਾਨ ਤੀਜਾ ਕਹਿੰਦੇ ਕਹਿੰਦੇ ਘਰਾਣ ਇੰਦਰਾ ਉਹਦੇ ਵਿੱਚੋਂ ਆਇਆ ਹੈ ਇਹਦਾ ਜਿਹੜਾ ਗੁਣ ਕੀ ਵਿਸ਼ਾ ਗੰਧ ਹੈ ਦੁਰਗੰਧ ਹੈ ਜਣਾਉਣਾ ਕਹੇ ਸੁਤਾ ਕੋ ਲੇ ਹੋ ਪਛਾਣ ਕਰਕੇ ਕਹਿੰਦੇ ਇਸੇ ਨੂੰ ਇਹ ਗ੍ਰਹਿਣ ਕਰਦਾ ਪਛਾਣ ਲਾ ਨੱਕ ਨੂੰ ਕੋਈ ਤੂੰ ਕਿਹੋ ਜਿਹਾ ਰੂਪੇ ਨਹੀਂ ਦੱਸ ਸਕਦਾ ਕਿਸੇ ਸ਼ਬਦ ਸੁਣਿਆ ਵੀ ਨਾ ਦੱਸ ਸਕਦਾ ਵੀ ਇਹਨੇ ਚੰਗਾ ਕਿਹਾ ਕਿ ਮਾੜਾ ਹੈ ਇਹ ਧਰਤੀ ਦਾ ਤੱਤ ਹੈ ਘਰਾਣ ਇੰਦਰਾ ਨੱਕ ਨਾਸਾ ਗੁਣ ਇਹਦਾ ਹੈਗਾ ਹੈ ਗੰਧੀ ਦੁਰਗੰਧੀ ਦਰਸਾਉਣਾ ਜਣਾਉਣਾ ਪਛਾਣ ਲੈ ਅਸ ਇਨ ਸਹਿਜ ਸੁਭਾਏ ਵਿਚਾਰੋ ਕਹਿੰਦੇ ਰਾਏ ਬੁਲਾਰੇ ਇਸ ਤਰ੍ਹਾਂ ਦਾ ਇਹਨਾਂ ਦਾ ਸਹਿਜੇ ਤਰ੍ਹਾਂ ਹੀ ਸੁਭਾਅ ਹੈ ਸੋਚ ਵਿਚਾਰ ਲੈ ਆਪਣ ਅਹੰਤਾ ਕਿਉਂ ਤੁਮ ਧਾਰੋ ਆਪਣੀ ਜਿਹੜੀ ਹੰਗਤ ਹੈ ਮੈਂ ਆਪਣਾ ਇਹਨਾਂ ਵਿੱਚ ਤੁਵੇਂ ਤੂੰ ਧਾਰ ਰਿਹਾ ਰੱਖ ਰਿਹਾ ਵੀ ਮੇਰੇ ਗਿਆਨ ਅੰਦਰੇ ਇਹੀ ਮੇਰਾ ਸਰੂਪ ਹੈ ਸਭ ਰਖੀਕ ਲਖੀਏ ਦੁੱਖ ਕੂਪਾ ਰਾਏ ਬੁਲਾਰ ਜਿੰਨੇ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਦੁੱਖਾਂ ਦੇ ਖੂਹ ਤੂੰ ਜਾਣ ਲੈ ਤੋਰ ਸਰੂਪ ਆਨੰਦ ਅਨੂਪਾ ਜਿਹੜਾ ਚੇਤਨ ਸਰੂਪ ਆਤਮਾ ਉਹ ਤਾਂ ਆਨੰਦ ਸਰੂਪ ਹੈ ਅਨੂਪਮ ਹੈ ਅਨੋਖਾ ਉਪਮਾ ਤੋ ਰਹਿ ਸੁਣ ਗੋ ਅਹੰ ਬੁਲਾਰ ਵਿਸਾਰੀ ਗੁਰੂ ਮਹਾਰਾਜ ਤੋਂ ਸੁਣ ਕੇ ਰਾਏ ਬੁਲਾਰ ਨੇ ਜਿਹੜੀ ਇੰਦਰੀਆਂ ਵਿੱਚ ਅਹੋਂ ਆਪਣਾ ਸੀ ਮੈਂ ਆਪਣਾ ਸੀ ਵੀ ਸ਼ਾਇਦ ਮੇਰਾ ਆਤਮਾ ਇੰਦਰੇ ਹੋਣ ਉਹ ਭੁਲਾ ਦਿੱਤਾ ਇਸ ਨੇ ਕੌਣ ਸ੍ਰੀ ਗੁਰ ਸੋ ਗੇਰਾ ਉਚਾਰੀ ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਦੇ ਸਾਥ ਬਚਨ ਕਿਹਾ ਇਸ ਨੇ ਨਹਿਰ ਕੀਕ ਹੈ ਮੋਰ ਸਰੂਪ ਮਹਾਰਾਜ ਤੁਸੀਂ ਸੱਚ ਕਹਿੰਦੇ ਹੋ ਮੇਰਾ ਜਿਹੜਾ ਸਰੂਪ ਹੈ ਗਿਆਨ ਇੰਦਰੇ ਨਹੀਂ ਹੈ ਨਾ ਕਰਮ ਇੰਦਰੇ ਹੈਗੇ ਆ ਜਾਣੋ ਮੈਂ ਹਾਂ ਪ੍ਰਾਣ ਅਨੂਪਾ ਮਹਾਰਾਜ ਮੈਂ ਜਾਣਦਾ ਹਾਂ ਵੀ ਮੇਰਾ ਜਿਹੜਾ ਚੇਤਨ ਸਰੂਪ ਆਤਮਾ ਉਹ ਪ੍ਰਾਣ ਹੋਵੇ ਅਨੂਪਮ ਜਿਹੜੇ ਪੰਜ ਤਰ੍ਹਾਂ ਦੇ ਪ੍ਰਾਣ ਇਹੀ ਮੇਰਾ ਆਤਮਾ ਹੋਵੇਗਾ ਜਬ ਲੋ ਪ੍ਰਾਣ ਰਹੇ ਤਨ ਜੀਵਤ ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਰਹਿੰਦੇ ਓਨਾ ਚਿਰ ਕਹਿੰਦੇ ਇਹ ਜਿਉਂਦਾ ਰਹਿੰਦਾ ਹੈ ਨਿਕਸ ਜਾਏ ਤਬ ਮ੍ਰਿਤੂ ਪੁਨ ਥੀਵਤ ਪੰਜ ਪ੍ਰਾਣ ਜੇ ਸਰੀਰ ਵਿੱਚੋਂ ਨਿਕਲ ਜਾਂਦੇ ਤਦੋਂ ਇਹ ਸਰੀਰ ਕਹਿੰਦੇ ਮੁਰਦਾ ਹੋ ਜਾਂਦਾ ਹਿਲਦਾ ਚੁਲਦਾ ਨੀ ਬੋਲਦਾ ਚਲਦਾ ਨੀ ਤੁਰਦਾ ਫਿਰਦਾ ਨਹੀਂ ਹੈ ਜੀਵਤ ਮਰਨਾ ਪ੍ਰਾਣ ਅਧੀਨਾ ਜਿਉਂਦੇ ਰਹਿਣਾ ਵੀ ਇਹ ਵੀ ਪ੍ਰਾਣਾਂ ਦੇ ਆਸਰੇ ਅਧੀਨ ਹੈ ਜਿਹੜਾ ਮਰ ਜਾਣਾ ਵੀ ਪ੍ਰਾਣਾਂ ਦੇ ਆਸਰੇ ਹੈ ਪ੍ਰਾਣ ਨਿਕਲ ਜਾਣ ਮਰ ਜਾਣਾ ਹੋ ਜਾਂਦਾ ਹੈ ਪ੍ਰਾਣ ਸਰੀਰ ਵਿੱਚ ਰਹਿਣ ਤੇ ਜਿਉਂਦੇ ਰਹਿਣਾ ਹੁੰਦਾ ਹੈ ਜਾਂ ਤੇ ਸੋ ਸਰੂਪ ਨਿਜ ਚੀਨ ਇਸ ਕਰਕੇ ਮਾਰਾ ਪੰਜੇ ਪ੍ਰਾਣਾਂ ਨੂੰ ਮੈਂ ਆਪਣਾ ਜਿਹੜਾ ਚੇਤਨ ਸਰੂਪ ਆਤਮਾ ਜਾਣਿਆ ਹੈ ਦੁੱਖ ਸੁੱਖ ਕੋ ਅਨੁਭਵ ਜਿਸ ਮਾਹੀ ਕਿਉਂਕਿ ਜਿਨ੍ਹਾਂ ਪ੍ਰਾਣਾਂ ਵਿੱਚ ਹੀ ਦੁੱਖ ਸੁੱਖ ਦਾ ਜਿਹੜਾ ਅਨੁਭਵ ਹੁੰਦਾ ਇਹ ਮਹਿਸੂਸ ਹੁੰਦੇ ਹੈ ਜੇ ਪ੍ਰਾਣ ਹੋਣ ਸਰੀਰ ਵਿੱਚ ਫਿਰ ਵੀ ਮੈਂ ਦੁਖੀ ਹਾਂ ਜਾਂ ਮੈਂ ਸੁਖੀ ਹੈ ਮਹਿਸੂਸ ਹੁੰਦਾ ਜੇ ਪ੍ਰਾਣ ਨਿਕਲ ਜਾਣ ਮੁਰਦੇ ਵਿੱਚ ਤਾਂ ਨਹੀਂ ਅਨੁਭਵ ਹੁੰਦਾ ਵੀ ਮੈਂ ਦੁਖੀ ਹਾਂ ਸੁਖੀ ਹਾਂ ਕਹਿੰਦੇ ਇਹ ਪ੍ਰਾਣਾ ਕਰਕੇ ਇਹਦੇ ਅੰਦਰ ਦੁੱਖ ਸੁੱਖ ਅਨੁਭਵ ਹੁੰਦਾ, ਮੈਂ ਦੁਖੀ ਸੁਖੀ ਹਾਂ, ਮੈਂ ਔਖਾ ਸੁੱਖ ਹਾਂ। ਤਨ ਰਖੀਕ ਜੇ ਬਿਨ ਥਿਰ ਨਾਹੀ, ਜਿਨ੍ਹਾਂ ਪ੍ਰਾਣਾ ਤੋਂ ਬਗੈਰ ਕਹਿੰਦੇ ਜਿਹੜੀਆਂ ਨਾ ਸਰੀਰ ਨਾ ਇੰਦਰੀਆਂ ਕਹਿੰਦੇ ਟਿਕ ਸਕਦੀਆਂ ਰਹਿ ਸਕਦੀਆਂ ਹਨ। ਖਾਓ ਅਸਨ ਮੈਂ ਪੀਵਾਂ ਪਾਨ, ਇਹ ਪ੍ਰਾਣੀ ਪ੍ਰਾਣਾ ਦਾ ਧਰਮੀ, ਇਹ ਵੀ ਮੈਂ ਭੋਜਨ ਛਕ ਰਿਹਾ, ਭੁੱਖਾ ਸੀ, ਹੁਣ ਮੈਨੂੰ ਦੇਹ ਲੱਗੀ ਹੈ, ਮੈਂ ਪਾਣੀ ਪੀ ਰਿਹਾ ਹਾਂ। ਤਾਂ ਤੇ ਮਮ ਸਰੂਪ ਹੈ ਪ੍ਰਾਣ, ਇਸ ਕਰਕੇ ਮਹਾਰਾ ਮੇਰੇ ਜਿਹੜੇ ਪੰਜ ਪੁਰਾਣੇ ਮੇਰਾ ਸਰੂਪ ਹੋਣਗੇ, ਉਹ ਮੈਂ ਜਾਣਦਾ ਇਹਨਾਂ ਨੂੰ। ਹੇ ਰਾਜਨ ਜੇ ਪ੍ਰਾਣ ਅਨੁਪਾ, ਗੁਰੂ ਮਹਾਰਾਜ ਕਹਿੰਦੇ ਵੀ ਹੇ ਰਾਜਨ, ਜਿਹੜੇ ਤੂੰ ਉਪਮਾ ਤੋਂ ਰਹਿਤ ਆਤਮਾ ਨੂੰ ਆ ਪ੍ਰਾਣ ਮੰਨ ਲਿਆ ਹੈ, ਸੋ ਪੈ ਨਹੀਂ ਹੈ ਤੋਰ ਸਰੂਪ। ਜਿਹੜੇ ਪੰਜ ਤਰ੍ਹਾਂ ਦੇ ਪ੍ਰਾਣ ਪਾਨ ਬਿਆਨ ਸਮਿਆਨ ਉਦਿਆਨ, ਇਹ ਤੇਰਾ ਸਰੂਪ ਨਹੀਂ ਹੈ ਪੰਜੇ। ਜਾਗ੍ਰਤ ਸੁਪਨ ਸੁਖੋਪਤ ਮਾਹੀ, ਜਦੋਂ ਜਾਗ੍ਰਤ ਅਵਸਥਾ ਹੁੰਦੀ ਹੈ, ਫਿਰ ਸੁਪਨ ਅਵਸਥਾ ਹੁੰਦੀ ਹੈ, ਫਿਰ ਸੁਖੋਪਤ ਅਵਸਥਾ ਵਿੱਚ ਹੁੰਦਾ ਹੈ, ਤਿੰਨ ਹੈ ਸਥਿਰਤਾ ਕਬ ਹੂੰ ਨਾਹੀ। ਜਿਹੜੇ ਪੰਜੇ ਪ੍ਰਾਣ ਹੈ, ਭਾਵੇਂ ਜਾਗ੍ਰਤ ਅਵਸਥਾ ਹੋਵੇ, ਭਾਵੇਂ ਸੁਪਨ ਹੋਵੇ, ਭਾਵੇਂ ਗਾੜੀ ਨੀਂਦ ਵਿੱਚ ਸੁਖਿਆ, ਇਹ ਕਦੇ ਟਿਕਦੇ, ਇਹ ਪ੍ਰਾਣ ਆਈ ਜਾਈ ਜਾਂਦੇ, ਚੱਲੀ ਜਾਂਦੇ ਤਿੰਨਾਂ ਅਵਸਥਾ ਵਿੱਚ। ਇਨ ਸਮਾਨ ਨਹਿ ਤੇਰੀ ਰੀਤਾ, ਇਹਨਾਂ ਦੇ ਸਮਾਨ ਇਹਨਾਂ ਵਰਗੀ ਤਾਂ ਤੇਰੀ ਆਤਮਾ ਦੀ ਰੀਤੀ ਮਰਯਾਦਾ ਹੈ ਨਹੀਂ। ਇਨ ਤੇ ਆਪ ਲਖੋ ਵਿਪਰੀਤਾ, ਤੂੰ ਆਪਣੇ ਆਪ ਨੂੰ ਤੂੰ ਕਹਿੰਦੇ ਉਲਟੀ ਰੀਤੀ ਵੀ ਜਾਣੇ, ਇਹਨਾਂ ਤੋਂ ਜਾਣੇ ਚੱਲਦੇ ਫਿਰਦੇ ਟਿਕਦੇ ਨਹੀਂ ਹੈ, ਤੇਰਾ ਆਤਮਾ ਚੱਲ ਕਰੇ ਅਵਨਾਸੀ ਹੈ। ਜਾਗ੍ਰਤ ਸੁਪਨ ਭੋਗ ਸ਼ਰਮ ਪਾਵਾ, ਕਹਿੰਦੇ ਪੁਰਾਣ ਜਦੋਂ ਜਾਗਦਾ ਹੁੰਦਾ, ਸੁਪਨਾ ਹੁੰਦਾ, ਭੋਗਦਾ ਹੁੰਦਾ, ਇਹ ਸੁਪਨ ਅਵਸਥਾ ਵੀ ਜਦੋਂ ਥਕੇਵਾਂ ਜਾ ਭਰਾਉਂਦਾ ਹੈ। ਬਹੁਰ ਸੁਖੋਪਤ ਮਾਹੇ ਸਿਧਾਵਾ, ਕਹਿੰਦੇ ਸੁਖੋਪਤ ਵੀ ਇਹਦੇ ਚ ਚਲਾ ਜਾਂਦਾ ਆਤਮਾ। ਘਨਾ ਆਨੰਦ ਕੇ ਬੀਚ ਸਮਾਵੇ, ਗਾੜੇ ਆਨੰਦ ਵਿੱਚ ਗਾੜੀ ਨੀਂਦ ਵਿੱਚ ਜਾ ਸਮਾਉਂਦਾ ਹੈ। ਬ੍ਰਿਤ ਬਹੀਨ ਨ ਆਵੇ ਜਾਵੇ, ਕਹਿੰਦੇ ਬਿਰਤੀਆਂ ਤੋਂ ਬਿਨਾ ਹੁੰਦਾ ਆਉਂਦਾ ਜਾਂਦਾ ਨਹੀਂ। ਜੋ ਹੈ ਸਦਾ ਅਚਲ ਅਨੂਪ, ਜਿਹੜਾ ਸਦਾ ਅਚਲ ਹੈ ਤੇ ਅਨੂਪਮ ਹੈ, ਸੋ ਔਰ ਲਖੀਏ ਆਪਣਾ ਸਰੂਪ, ਕਹਿੰਦੇ ਤੂੰ ਆਪਣਾ ਸਰੂਪ ਜਾਣ ਲਾ, ਤੈ ਜੋ ਭਾਖੇ ਪ੍ਰਾਣ ਵਿਹੀਨਾ, ਰਾਏ ਬਲਾਰ ਤੂੰ ਜੋ ਆਖਿਆ ਵੀ ਪ੍ਰਾਣਾ ਤੋਂ ਬਿਨਾ, ਦੇਹੀ ਇੰਦਰੇ ਅਥਿਰ ਨਹਿ ਜੀਨਾ, ਨਾ ਦੇਹ ਟਿਕਦੀ ਹੈ ਮੈਂ ਜਾਣਦਾ, ਨਾ ਇੰਦਰੇ ਟਿਕਦੇ ਹਨ, ਸਥਿਤ ਰਹਿੰਦੇ ਹਾਂ, ਤੂੰ ਜੋ ਜਾਣਦਾ ਹੈ ਠੀਕ ਨਹੀਂ ਹੈ। ਜਾਂ ਕੋ ਉੱਤਰ ਸੁਣਹੋ ਮੰਗਾ, ਮਹਾਰਾਜ ਕਹਿੰਦੇ ਵੀ ਤੂੰ ਮੰਗ ਨਾਲ ਸ਼ਾਹ ਨਾਲ ਇਹਦਾ ਉੱਤਰ ਸੁਣ। ਆਹ ਜੀਵ ਕੋ ਪ੍ਰਾਣ ਤੁਰੰਗਾ, ਜਿਹੜਾ ਕਹਿੰਦੇ ਜੀਵ ਆਤਮਾ ਹੈ, ਜਿਹੜੇ ਪੰਜ ਪੁਰਾਣੇ ਦਾ ਘੋੜੇ ਹੈ, ਤਾਂ ਪਰ ਹੋਇ ਆਰੂਢ ਪ੍ਰਲੋਕਾ, ਇਹਦੇ ਉੱਪਰ ਨਾ ਪ੍ਰਾਣਾ ਰੂਪੀ ਘੋੜੇ ਉੱਪਰ ਚੜ੍ਹ ਕੇ ਜਿਹੜਾ ਜੀਵ ਆਤਮਾ ਪ੍ਰਲੋਕ ਨੂੰ ਜਾਂਦਾ ਹੈ। ਜਾ ਇਸ ਬੰਦੀ ਹੋਤ ਸ਼ੋਕਾ, ਇਹ ਕਹਿੰਦੇ ਪੁਰਾਣਾ ਰੂਪੀ ਘੋੜੇ ਉੱਪਰ ਚੜ੍ਹ ਕੇ ਜੀਵ ਆਤਮਾ ਜਾਂਦਾ, ਜਿੰਨੇ ਸਾਗ ਸੁੰਦੀ ਸ਼ੋਗਮ ਦੇ ਸਹਿਤ ਹੋ ਜਾਂਦੇ, ਤਾਂ ਮਾਰ ਕੇ ਰੋਣ ਲੱਗ ਪੈਂਦੇ ਹਨ। ਜਾਂ ਤੇ ਅਨੰਤ ਸਰੂਪ ਪਛਾਨੋ, ਇਸ ਕਰਕੇ ਵੀ ਤੂੰ ਜਿਹੜਾ ਆਤਮਾ ਹੈ ਉਹਨੂੰ ਕੋਈ ਆਪਣਾ ਸਰੂਪ ਹੋਰ ਪਛਾਣੇ ਨਹੀਂ, ਇਹ ਪ੍ਰਾਣ ਨਹੀਂ ਹੈ। ਜੇ ਜਾਣੇ ਸਭ ਸੰਕਟ ਹਨ, ਜੇ ਚੇਤਨ ਸਰੂਪ ਦੇ ਜਾਣਿਆ ਹੋਇਆ ਸਾਰੇ ਦੁੱਖ ਨਾਸ ਹੋ ਜਾਂਦੇ, ਉਸ ਐਸਾ ਸਰੂਪ ਹੈ ਸੁਖ ਰੂਪ। ਸੁਣ ਕਰ ਰਾਏ ਸਰੋਣ ਅਸ ਬਚਨਾ, ਗੁਰੂ ਮਹਾਰਾਜ ਦੇ ਐਸੇ ਬਚਨਾਂ ਨੂੰ ਰਾਏ ਬੁਲਾਰ ਨੇ ਕੰਨਾਂ ਵਿੱਚ ਸੁਣ ਕਰਕੇ, ਤਿਆਗੀ ਪ੍ਰਾਣ ਅਹੰਕੀ ਰਚਨਾ, ਜਿਹੜੇ ਪ੍ਰਾਣਾਂ ਦੇ ਵਿੱਚ ਅਹੰਪਣਾ ਧਾਰਿਆ ਸੀ, ਮੈਂ ਸ਼ਾਇਦ ਪੰਜ ਪ੍ਰਾਣ ਹੋਵਾਂ, ਉਹ ਰਚਨਾ ਉਹ ਜਿਹੜੀ ਖਿਆਲ ਸੀ ਛੱਡ ਦਿੱਤੇ ਸਨੇ। ਬੋਲਿਓ ਜਗਤ ਲਖਿਓ ਸਭ ਕਾਚਾ, ਫਿਰ ਬੋਲਿਆ ਮਹਾਰਾਜ ਸੰਸਾਰ ਤਾਂ ਮੈਂ ਸਾਰਾ ਕੱਚਾ ਹੀ ਜਾਣ ਲਿਆ, ਨਸਵੰਤ ਜਾਣ ਲਿਆ, ਪ੍ਰਾਣ ਨਹੀਂ ਮੈਂ ਸੱਚ ਉਬਾਚ, ਸਾਚਾ ਮਹਾਰਾਜ ਸੱਚ ਕਹਿਣਾ ਵੀ ਮਿਲ ਕੁਲ ਮੇਰਾ ਆਤਮਾ ਪ੍ਰਾਣ ਰੂਪ ਨਹੀਂ ਮਨ ਸਰੂਪ ਮੈਂ ਆਪਣਾ ਜਾਣਾ ਮੈਂ ਆਪਣਾ ਜਿਹੜਾ ਸਰੂਪ ਹੈ ਮਨ ਨੂੰ ਜਾਣ ਲਿਆ ਹੈ ਜਾਂ ਕੇ ਹੈ ਅਧੀਨ ਸਭ ਗਿਆਨ ਜਿਸ ਮਨ ਆਤਮਾ ਦੇ ਸਾਰੇ ਕਹਿੰਦੇ ਗਿਆਨ ਧਿਆਨ ਅਧੀਨ ਹਨ ਸਾਵਧਾਨ ਮਨ ਹੋਏ ਨਾ ਜਾਲਾ ਇਹ ਸਤਿਗੁਰੂ ਜਿੰਨਾ ਚਿਰ ਮਨ ਸਾਵਧਾਨ ਨਹੀਂ ਹੁੰਦਾ ਮਨ ਟਿਕਦਾ ਨਹੀਂ ਨਾ ਕਿਸੇ ਪਾਸੇ ਗਿਆਨ ਉਪਾਵੈ ਕੋਏ ਨ ਤਾਲਾ ਤੱਕ ਕੋਈ ਵੀ ਗਿਆਨ ਨਹੀਂ ਪਾਉਂਦਾ ਜਦੋਂ ਮਨ ਐਨ ਸਾਵਧ ਹੁੰਦਾ ਟਿਕਿਆ ਹੁੰਦਾ ਫਿਰ ਸਭ ਤਰ੍ਹਾਂ ਦੇ ਗਿਆਨ ਇਹ ਦਿੰਦਾ ਹੈ ਮੈਂ ਸੰਕਲਪ ਕੀਓ ਅਸ ਭਾਂਤੀ ਮਨ ਹੀ ਕਹਿੰਦਾ ਵੀ ਮੈਂ ਇਸ ਤਰ੍ਹਾਂ ਦਾ ਸੰਕਲਪ ਕੀਤਾ ਫੁਰਨਾ ਕੀਤਾ ਹੈ ਜਾਂ ਤੇ ਜੀਤੋਂ ਸਕਲ ਰਾਤੀ ਇਸ ਕਰਕੇ ਮਨ ਹੀ ਕਹਿੰਦਾ ਫਲਨਾ ਜਾ ਕਰਕੇ ਵੀ ਮੈਂ ਸਾਰੇ ਬੈਰੀਆਂ ਨੂੰ ਜਿੱਤਾਂਗਾ ਕੋਈ ਨੀ ਰਹਿਣ ਦੇਣਾ ਸਭ ਨੂੰ ਆਪਣੇ ਪੈਰੀ ਪਾ ਲਾਂਗਾ ਮਨ ਕੋ ਧਰਮ ਸੰਕਲਪ ਉਠਾਵਤ ਰਾਏ ਬੁਲਾਰ ਮਨ ਦਾ ਧਰਮ ਹੈ ਤਰ੍ਹਾਂ ਤਰ੍ਹਾਂ ਦੇ ਸੰਕਲਪ ਜੇ ਉਠਾਉਣੇ ਸੋ ਸਭ ਆਪਣ ਮੈਂ ਲੱਖ ਪਾਵਤ ਤੂੰ ਆਪਣੇ ਵੀ ਜਾਣ ਪਾ ਰਿਹਾ ਵੀ ਸ਼ਾਇਦ ਮੈਂ ਜਿਹੜਾ ਮੇਰਾ ਮਨ ਹੈ ਉਹਦੇ ਵਿੱਚੋਂ ਹੀ ਫੁਰਨੇ ਉੱਠ ਰਹੇ ਹੋਣ ਤਾਂ ਤੇ ਮਨ ਸਰੂਪ ਹੈ ਮੇਰੋ ਇਸ ਕਰਕੇ ਵੀ ਤੂੰ ਜਾਣਦਾ ਵੀ ਮੇਰਾ ਸਰੂਪ ਮਨ ਹੀ ਹੈ ਜਾਂ ਤੇ ਅੰਤ ਔਰ ਨਹਿ ਹੇਰੋ ਇਸ ਕਰਕੇ ਮਾਰਾ ਮਨ ਤੋਂ ਬਗੈਰ ਮੈਂ ਹੋਰ ਨੀ ਆਪਣਾ ਸਰੂਪ ਵੇਖਦਾ ਹੋ ਰਾਜਨ ਤੂੰ ਮਨ ਭੀ ਨਾਹੀਂ ਗੁਰੂ ਮਹਾਰਾਜ ਕਹਿੰਦੇ ਰਾਏ ਬੁਲਾਰ ਤੂੰ ਤਾਂ ਮਨ ਰੂਪ ਨਹੀਂ ਹੈ ਤੇਰਾ ਆਤਮਾ ਮਨ ਨਹੀਂ ਹੁਣ ਵਿਕਾਰ ਹੇਤ ਤੇ ਮਾਹੀ ਇਹਦੇ ਵਿੱਚ ਕਾਰਨ ਇਹ ਹੈ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਰਹਿੰਦੇ ਬਿਨਾਂ ਵਿਕਾਰ ਰੂਪ ਹੈ ਤੇਰਾ ਜਿਹੜਾ ਚੇਤਨ ਸਰੂਪ ਹੈ ਉਹ ਬਿਨਾਂ ਵਿਕਾਰਾਂ ਤੋਂ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁਰਨੇ ਨਹੀਂ ਉੱਠਦੇ ਕਲਪਨਾ ਨਹੀਂ ਉੱਠਦੀਆਂ ਵਿਸ਼ੇ ਨਹੀਂ ਪੈਦਾ ਹੁੰਦੇ ਤਾਂ ਕੋ ਅਬ ਨੀਕੀ ਵਿਦ ਹੇਰੋ ਉਹਨੂੰ ਬਈ ਚੰਗੀ ਤਰ੍ਹਾਂ ਹੁਣ ਵਿਧੀ ਨਾਲ ਚੰਗੇ ਤਰੀਕੇ ਨਾਲ ਤੂੰ ਵੇਖ ਜਿਹਨੇ ਇਸ ਮਨ ਕੋ ਉਪਜਾਵਾ ਦੇਖ ਰਾਏ ਬੁਲਾਰ ਜਿਸਨੇ ਇਹ ਮਨ ਨੂੰ ਪੈਦਾ ਕੀਤਾ ਹੈ ਨਾ ਸੋ ਸਰੂਪ ਤੂੰ ਸਦਾ ਸੁਹਾਵਾ ਅਸਲਾ ਤੂੰ ਕਹਿੰਦੇ ਸੋ ਸਰੂਪ ਹੈ ਉਹ ਹਮੇਸ਼ਾ ਸੋਭਨੀ ਕੋ ਤੇਰਾ ਆਪਣਾ ਆਪਾ ਹੀ ਹੈ ਆਤਮਾ ਹੀ ਹੈ ਜਿਸ ਤੋਂ ਇਹ ਮਨ ਪੈਦਾ ਹੋਇਆ ਹੋਂਦ ਵਿੱਚ ਆਇਆ ਹੈ ਉਪਜਨ ਬਿਨਸਨ ਮੈਂ ਤੂੰ ਨਾਹੀ ਰਾਏ ਬੁਲਾਰ ਇਹ ਮਨ ਪੈਦਾ ਹੁੰਦਾ ਮਰਦਾ ਹੈ ਕਰ ਫੁਰ ਕਰਕੇ ਤੂੰ ਪੈਦਾ ਹੋਣ ਵਿੱਚ ਮਨ ਵਿੱਚ ਹੈ ਹੀ ਨਹੀਂ ਨਿਤਯ ਏਕ ਰਸ ਲੱਖ ਔਰ ਮਾਹੀ ਹਿਰਦੇ ਵਿੱਚ ਜਾਣ ਲਾ ਹਮੇਸ਼ਾ ਇੱਕ ਰਸ ਤੇ ਹਮੇਸ਼ਾ ਨਿਤ ਰੂਪ ਸਦਾ ਰਹਿਣ ਵਾਲਾ ਹੈ ਕਹਿਤ ਜਾਨ ਮੇਰੇ ਮਨ ਆਈ ਕਿਉਂਕਿ ਕਈ ਵਾਰੀ ਜਿਹੜਾ ਅੰਦਰ ਲਾਇਆ ਕਹਿੰਦਾ ਵੀ ਮੇਰੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਹੈ ਸ਼ਤਰੂ ਜੀਤਾ ਕਰਾਂ ਲੜਾਈ ਇਹੋ ਜਿਹੀ ਲੜਾਈ ਮੈਂ ਕਰਾਂਗਾ ਸਾਰੇ ਵੈਰੀਆਂ ਨੂੰ ਮੈਂ ਜਿੱਤ ਲਵਾਂਗਾ ਜਿਹੜਾ ਅੰਦਰੋਂ ਇਹ ਮੰਨਣਾ ਹੀ ਕਹਿੰਦਾ ਹੈ ਨਾ ਵੀ ਮੈਂ ਜਾਣਨਾ ਮੈਂ ਸਾਰਿਆਂ ਨਾਲ ਲੜਾਈ ਕਰਕੇ ਸਾਰਿਆਂ ਨੂੰ ਜਿੱਤ ਲੈਣਾ ਹੈ ਜੋ ਭਾਖਤ ਮਨ ਕੋ ਮਨ ਮੇਰੋ ਜਿਹੜਾ ਇਉਂ ਕਹਿੰਦਾ ਵੀ ਇਹ ਜਿਹੜਾ ਮੇਰਾ ਮਨ ਅੱਜ ਬਹੁਤ ਦੁਖੀ ਅੱਜ ਮੇਰਾ ਮਨ ਟਿਕਿਆ ਹੋਇਆ ਅੱਜ ਮੇਰਾ ਮਨ ਭਟਕ ਰਿਹਾ ਹੈ ਅੰਦਰੋਂ ਕਹਿੰਦਾ ਹੈ ਨਾ ਉਹ ਕੋਈ ਸੋ ਸਰੂਪ ਆਪਣੋ ਤੁਮ ਹੇਰੋ ਉਸ ਨੂੰ ਤੂੰ ਆਪਣਾ ਸਰੂਪ ਜਾਣ ਲੈਣ ਲੈਣਾ ਕਰ ਵੀ ਉਹ ਤੇਰਾ ਅਸਲੀ ਵਾਸਤਵ ਸਰੂਪ ਹੈ ਰਾਏ ਬੁਲਾਰ ਮਨ ਕੀ ਗਤਾ ਗਤੀ ਜੋ ਜਾਣੈ ਮਨ ਟਿਕਿਆ ਹੋਇਆ ਹੈ ਮਨ ਕਿਸੇ ਪਾਸੇ ਕਿੱਧਰ ਜਾ ਰਿਹਾ ਆ ਰਿਹਾ ਇਹਦੀ ਹਾਲਤ ਨੂੰ ਜੋ ਜਾਣਦਾ ਹੈ ਨਾ ਸਵਯੰ ਪ੍ਰਕਾਸ਼ ਸਦਾ ਸੋ ਭਾਨੈ ਆਪਣੇ ਆਪ ਤੋਂ ਪ੍ਰਕਾਸ਼ਨ ਵਾਲਾ ਹਮੇਸ਼ਾ ਪ੍ਰਤੀਤ ਹੁੰਦਾ ਹੈ ਸਾਧਨ ਜਾਣੈ ਨਾਦ ਰਖੀਕਾ ਹਾਂਜੀ ਸਾਧਨ ਜਾਣੈ ਨਾਦ ਰਖੀਕਾ ਸਾਧਨ ਨੌਨ ਹੈ ਜਿਉ ਨੈ ਨਾਦ ਰਖੀਕਾ ਨਾਦ ਨਹੀਂ ਹੋਣਾ ਨੈ ਨਾਦ ਇਕੱਠਾ ਹੈ ਸਾਧਨ ਜਿਉ ਨੈ ਨਾਦ ਰਖੀਕਾ ਜਿਵੇਂ ਕਹਿੰਦੇ ਮਨ ਦੇ ਜਿਹੜੇ ਸਾਧਨ ਹੈ ਨਾ ਉਹ ਨਿਤਰ ਆਦਿਕ ਹੈ ਜਵਾਨ ਆਦਿਕ ਹੈ ਇਹ ਜਿੰਨੀਆਂ ਇੰਦਰੀਆਂ ਕਹਿੰਦੇ ਮਨ ਦੇ ਸਾਧਨ ਇਹਦੇ ਰਾਹੀਂ ਸਭ ਕੁਝ ਜਾਣਦਾ ਪਛਾਣਦਾ ਹੈ ਤਿਉਂ ਮਨ ਸਾਧਨ ਜਾਨਾ ਹਨੀਕਾ। ਐਵੇਂ ਕਹਿੰਦੇ ਜਿਹੜਾ ਆਤਮਾ ਉਹਦਾ ਮਨ ਸਾਧਨ ਹੈ, ਮਨ ਰਾਹੀਂ ਸਭ ਕੁਝ ਜਾਣਦਾ। ਮੈਂ ਦੁਖੀ ਸੁਖੀ ਹਾਂ, ਔਖਾ ਸੌਖਾ, ਟਿਕਿਆ ਹਾਂ ਚੰਚਲ ਹਾਂ। ਵੇਖਣ ਸੁਣਨ ਚੱਖ ਸਰੁੱਤ ਬਿਨ ਨਾਹੀ। ਕਿਉਂਕਿ ਜਿਹੜਾ ਵੇਖਣਾ ਹੈ, ਸੁਣਨਾ ਹੈ, ਚੱਲਣਾ ਹੈ, ਇਹ ਇੰਦਰੀਆਂ ਤੋਂ ਬਿਨਾਂ ਨਹੀਂ ਹੁੰਦਾ ਹੈ। ਮਨ ਬਹੀਨ ਤਿਉਂ ਬ੍ਰਿਤ ਨਾ ਕਾਹੀ। ਐਵੇਂ ਮਨ ਤੋਂ ਬਿਨਾਂ ਕੋਈ ਬਿਰਤੀ ਨਹੀਂ ਹੈ। ਜੇ ਮਨ ਹੋਊਗਾ ਫਿਰ ਤਰ੍ਹਾਂ ਤਰ੍ਹਾਂ ਦੇ ਪਾਸੇ ਬਿਰਤੀ ਜਾਊਗੀ, ਇੱਧਰ ਉੱਧਰ ਜਾਊਗਾ। ਉਸ ਪ੍ਰਕਾਰ ਕੀ ਸੁਣ ਕਰ ਬਾਣੀ। ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਮੁੱਖੋਂ ਸੁਣ ਕੇ ਰਾਏ ਤਬਹਿ ਹੰਤਾ ਮਨ ਹਾਨੀ। ਰਾਏ ਬਲਾਰ ਜੀ ਨੇ ਫਿਰ ਜਿਹੜੀ ਮਨ ਦੇ ਉੱਪਰ ਹੰਗਤਾ ਸੀ ਵੀ ਸ਼ੇਰ ਮੇਰਾ ਆਤਮਾ ਮਨ ਹੀ ਹੋਊਗਾ, ਨਾਸ ਕਰਦੀ ਹੈ। ਕਰ ਵਿਚਾਰ ਪੁਨ ਬਚਨ ਉਚਾਰਾ। ਕਿਉਂ ਸੋਚ ਵਿਚਾਰ ਕਰਕੇ ਰਾਏ ਬੁਲਾਰ ਨੇ ਫਿਰ ਬਚਨ ਕਿਹਾ ਸਤਿਗੁਰਾਂ ਨੂੰ। ਮਨ ਨਹਿ ਮੇਰੋ ਰੂਪ ਉਦਾਰਾ। ਠੀਕ ਹੈ, ਜਿਹੜਾ ਮੇਰਾ ਸੁਧਾਰ ਸ੍ਰੇਸ਼ਟ ਰੂਪ ਮਨ ਨਹੀਂ ਹੈ। ਇਸ ਤੇ ਪਰ ਬੁੱਧ ਹੈ ਜੋਈ। ਮਨ ਤੋਂ ਪਰੇ ਤਾਂ ਅੱਗੇ ਮਹਾਰਾਜ ਜਿਹੜੀ ਬੁੱਧ ਹੈ ਇਹੀ ਹੈ, ਰਹਿ ਗਈ ਹੈ। ਨਿਜ ਸਰੂਪ ਮੈਂ ਮਾਨਿਓ ਸੋਈ। ਫਿਰ ਮਹਾਰਾਜ ਮੈਂ ਬੁੱਧੀ ਨੂੰ ਆਪਣਾ ਸਰੂਪ ਮੰਨ ਲੈਣਾ ਹੋਵੇ, ਮੇਰੀ ਬੁੱਧੀ ਜਿਹੜਾ ਮੇਰਾ ਆਤਮਾ ਹੋਵੇਗੀ। ਨਿਸ਼ਚਾ ਕਰਨ ਧਰਮ ਬੁੱਧ ਕੇਰਾ। ਬੁੱਧੀ ਦਾ ਜਿਹੜਾ ਧਰਮ ਹੈ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਨਿਰਣਾ ਕਰਨਾ, ਨਿਸ਼ਚਾ ਕਰਨਾ। ਆਪਣ ਹੰਤਾ ਤਾਮਹਿ ਹੇਰਾ। ਇਸ ਕਰਕੇ ਬੁੱਧੀ ਵਿੱਚ ਮੈਂ ਆਪਣੀ ਹੰਗਤਾ ਨੂੰ ਕਰਕੇ ਵੇਖਦਾ, ਮੇਰਾ ਆਤਮਾ ਬੁੱਧੀ ਹੋਵੇਗੀ। ਜਾਂ ਤੇ ਪਰ ਨ ਜਾਣਿਓ ਜਾਈ। ਇਸ ਬੁੱਧੀ ਤੋਂ ਪਰੇ ਤਾਂ ਹੋਰ ਕੋਈ ਆਤਮਾ ਜਾਣਿਆ ਨਹੀਂ ਜਾਂਦਾ ਹੈ। ਆਹ ਪਰ ਤੋ ਦੇਹ ਬੁਝਾਈ। ਮਹਾਰਾ ਬੁੱਧੀ ਤੋਂ ਪਰੇ ਕੋਈ ਆਤਮਾ ਹੈਗਾ ਤੋ ਆਪ ਮੈਨੂੰ ਸਮਝਾ ਦਿਓ, ਲਿਖਾ ਜਨਾ ਦਿਓ। ਸੁਣ ਬੋਲੇ ਸ੍ਰੀ ਪੰਕਜ ਬਦਨਾ। ਗੁਰੂ ਮਹਾਰਾ ਰਾਏ ਬੁਲਾਰ ਤੋਂ ਸੁਣ ਕੇ ਬੋਲੇ, ਜਿਨ੍ਹਾਂ ਦੇ ਕਬਲ ਵਰਗਾ ਮੁੱਖ ਹੈ। ਹੋ ਰਾਜਨ ਕਰ ਅਹੰ ਨਿਕਦਨਾ। ਮਹਾਰਾ ਕਹਿੰਦੇ ਹੇ ਰਾਜੇ, ਤੂੰ ਇਹ ਬੁੱਧੀ ਵਿੱਚੋਂ ਵੀ ਜਿਹੜੀ ਹੰਗਤਾ ਕੱਟ ਦੇ, ਤੂੰ ਬੁੱਧ ਰੂਪ ਨਹੀਂ ਹੈ। ਨਹੀਂ ਬੁੱਧ ਤੂੰ ਦੇਖ ਵਿਚਾਰਾ। ਚੰਗੀ ਤਰ੍ਹਾਂ ਤਾਂ ਸੋਚ ਵਿਚਾਰ ਕੇ ਦੇਖ, ਤੇਰਾ ਜਿਹੜਾ ਆਤਮਾ ਹੈ ਚੇਤਨ, ਉਹ ਬੁੱਧੀ ਰੂਪ ਨਹੀਂ ਹੈ। ਮਿਲ ਜਾਂ ਸੋ ਭਾ ਜੀਵ ਦੁਖਾਰਾ। ਜਿਸ ਬੁੱਧੀ ਨਾਲ ਮਿਲ ਕੇ ਕਹਿੰਦਾ ਜੀਵ ਦੁਖੀ ਸੁਖੀ ਹੋ ਰਿਹਾ ਹੈ। ਪੰਜ ਭੂਤ ਮੈਂ ਤਮ ਗੁਣ ਜੋਈ। ਇਹ ਜਿਹੜੇ ਪੰਜ ਤੱਤ ਹੈ ਨਾ, ਕਹਿੰਦੇ ਇਹਨਾਂ ਵਿੱਚ ਜਿਹੜਾ ਤਮੋ ਗੁਣ ਹੈ, ਤੇਹ ਤੇ ਬਣਿਆ ਥੂਲ ਸਭ ਕੋਈ। ਇਸ ਤੋਂ ਹੀ ਕਹਿੰਦੇ ਜਿਹੜਾ ਸਥੂਲ ਸਰੀਰ ਹੜ ਚਮ ਦਾ ਇਹ ਬਣਿਆ ਪੰਜ ਤੱਤਾਂ ਤੋਂ। ਤਿੰਨ ਮਹਿ ਅੰਸ਼ ਜੋ ਰਜਗੁਣ ਨੀਕਾ। ਇਹਨਾਂ ਚ ਪੰਜਾਂ ਤੱਤਾਂ ਵਿੱਚ ਜਿਹੜਾ ਕਹਿੰਦੇ ਰਜੋ ਗੁਣ ਵੱਖਰਾ ਵੱਖਰਾ ਚੰਗੀ ਤਰ੍ਹਾਂ ਅੰਸ਼ ਹਿੱਸਾ। ਤੇਹ ਨਿਰਮਾਈ ਸਰਬ ਰਖੀਕਾ। ਉਹਨਾਂ ਨੇ ਕਹਿੰਦੇ ਆਪੋ ਆਪਣੇ ਰਜੋ ਗੁਣ ਅਡੋ ਅਡੀ ਕਹਿੰਦੇ ਜਿਹੜੀਆਂ ਇੰਦਰੀਆਂ ਇਹ ਪੈਦਾ ਕਰ ਲਈਆਂ ਹਨ। ਤਾਮਹਿ ਸਤਗੁਣ ਅੰਸ਼ ਸੁਹਾਵਾ। ਇਹਨਾਂ ਪੰਜਾਂ ਤੱਤਾਂ ਵਿੱਚ ਹੀ ਕਹਿੰਦੇ ਜਿਹੜਾ ਸਤੋ ਗੁਣ ਸ਼ੋਭਨੀਕ ਹੈ। ਤਿਹ ਤੇ ਅੰਤਹਿ ਕਰਨ ਬਣਾਵਾ। ਇਕੱਠੇ ਕਹਿੰਦੇ ਸਤੋ ਅੰਸ਼ ਤੋਂ ਅੰਤਹਿ ਕਰਨ ਬਣਾ ਲਿਆ ਹੈ। ਚਤੁਰ ਪ੍ਰਕਾਰ ਭਇਓ ਸੋ ਜਾਣੋ। ਜਿਹੜਾ ਅੰਤਹਿ ਕਹਿੰਦੇ ਚਾਰ ਪ੍ਰਕਾਰ ਦਾ ਹੋ ਗਿਆ, ਤੂੰ ਜਾਣ ਲਾਏ ਸਤੋ ਅੰਸ਼ ਤੋਂ। ਮਨ ਬੁੱਧ ਚਿੱਤ ਅਹੰਕਾਰ ਪਛਾਣੋ। ਮਨ ਹੈ, ਬੁੱਧ ਹੈ, ਚਿੱਤ ਹੈ, ਅਹੰ ਭਾਵ ਹੈ। ਕਹਿੰਦੇ ਚਾਰ ਪ੍ਰਕਾਰ ਦਾ ਅੰਤਹਿ ਕਰਨ ਵਰਗੇ ਚਾਰ ਬਿਰਤੀਆਂ ਜਿਹੜੀਆਂ ਅੰਤਹਿ ਕਰਨ ਹੈ। ਇਨਕੀ ਵਿਦ ਸਭ ਜਾਣਾ ਹੋ ਐਸੇ। ਇਹਨਾਂ ਕਹਿੰਦੇ ਚਾਰ ਬਿਰਤੀਆਂ ਦੀ, ਚਾਰੇ ਅੰਤਹਿ ਕਰਨ ਦੀ ਜਿਹੜੀ ਵਿਧੀ, ਇਸ ਤਰ੍ਹਾਂ ਤੂੰ ਜਾਣ ਲਾ। ਤਬ ਸਰੂਪ ਕੋ ਆਸ਼ਰੈ ਜੈਸੇ। ਇਸ ਤਰ੍ਹਾਂ ਤੇਰੇ ਸਰੂਪ ਦੇ, ਤੇਰਾ ਜਿਹੜਾ ਸਰੂਪ ਹੈ, ਜਿਸ ਤਰ੍ਹਾਂ ਇਹਨਾਂ ਦਾ ਆਸਰਾ ਹੈ ਨਾ ਬਿਰਤੀਆਂ ਦਾ। ਰਥ ਰੂਪੀ ਜੋ ਆਹੈ ਸਰੀਰ। ਕਹਿੰਦੇ ਜਿਹੜਾ ਸਰੀਰ ਹੈ ਇਹ ਤਾਂ ਜਿਵੇਂ ਕੋਈ ਰਥ ਹੋਵੇ, ਉਹ ਰਥ ਰੂਪ ਸਰੀਰ ਹੈ। ਤੇਹ ਤੁਰੰਗ ਇੰਦਰੀ ਲੱਖ ਧੀਰਾ। ਜਿਹੜੀਆਂ ਗਿਆਨ ਇੰਦਰੀਆਂ ਇਹ ਰਥ ਨੂੰ ਜਿਵੇਂ ਕਹਿੰਦੇ ਘੋੜੇ ਜੋੜੇ ਹੋਣ ਪੰਜ, ਇਸ ਤਰ੍ਹਾਂ ਜਾਣ ਲਾ ਧੀਰ ਜਵਾਨ। ਮਨ ਡੋਰੀ ਕੇ ਸਮ ਪਹਿਚਾਨ। ਮਨ ਇਉਂ ਹੈ ਜਿਵੇਂ ਉਹ ਘੋੜੇ ਦੇ ਕੋਈ ਲਗਾਮ ਜੀ ਪਾਈ, ਲਗਾਮਾਂ ਜੀਆਂ ਪਾਈਆਂ ਹੋਣ, ਪਛਾਣ ਲਾ। ਬੁੱਧ ਸਾਰਥੀ ਤਿੰਨ ਹੈ ਪਰਮਾਨ। ਜਿਹੜੀ ਬੁੱਧੀ ਇਹ ਜਿਵੇਂ ਰਥ ਦੇ ਵਿੱਚ ਰਸਵਾਹੀ ਬੈਠਾ ਹੁੰਦਾ, ਰਥ ਨੂੰ ਚਲਾਉਣ ਵਾਲਾ ਉਹਦੇ ਸਮਾਨ ਮੰਨ ਲੈ। ਰਥੀ ਆਤਮਾ ਰੂਪ ਸੁਤੇਰੋ, ਮੇਰਾ ਜਿਹੜਾ ਆਤਮਾ ਹੈ ਨਾ, ਆਤਮਾ ਰੂਪ ਹੈ ਉਹ, ਕਹਿੰਦੇ ਜਿਵੇਂ ਵਿੱਚ ਰਸ ਦਾ ਮਾਲਕ ਹੋਵੇ, ਰਸ ਦੇ ਵਿੱਚ ਮੌਜ ਨਾ ਟਿਕਿਆ ਹੋਵੇ। ਜਾ ਕੋ ਹਰਖ ਸ਼ੋਕ ਨਹਿਰੋ, ਉਹ ਜਿਹੜਾ ਆਤਮਾ ਹੈ ਰਥੀ ਰਸ ਵਾਲਾ, ਉਹਨੂੰ ਕਹਿੰਦੇ ਉਹ ਖੁਸ਼ੀ ਗਮੀ ਉਹਦੇ ਵਿੱਚ ਕੋਈ ਨੀ ਦੇਖੀ, ਉਹ ਸਭ ਤੋਂ ਰਹਿਤ ਹੈ। ਤਾਂ ਕੋ ਤੂੰ ਨੀਕੈ ਲਖ ਲੀਜੈ, ਉਹ ਜਿਹੜਾ ਆਤਮਾ ਸਰੂਪ ਹੈ ਨਾ ਰਥ ਦੇ, ਸ੍ਰੀ ਰਥ ਵਿੱਚ ਬੈਠਣ ਵਾਲਾ, ਉਹਨੂੰ ਤੂੰ ਚੰਗੀ ਤਰ੍ਹਾਂ ਜਾਣ ਲਾ ਰਾਏ ਬੁਲਾ। ਅਪਰ ਅਹੰਤਾ ਤਿਆਗਨ ਕੀ ਜੈ, ਸਰੀਰ ਦੀ ਅੰਗਤਾ ਵੀ, ਸਾਗ ਸੰਬੰਧੀਆਂ ਦੀ ਅੰਗਤਾ, ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ, ਮਨ ਦੀ ਅੰਗਤਾ, ਬੁੱਧੀ ਦੀ ਅੰਗਤਾ, ਸਭ ਛੱਡ ਦੇ। ਜੇ ਕੋ ਸਕੈਨ ਅਗਨ ਜਰਾਈ, ਜੇ ਤੇਰੇ ਆਤਮ ਸਰੂਪ ਦੇ ਤਾਈ ਜਿਹੜੀ ਅੱਗ ਹੈ ਸਾੜ ਨੀ ਸਕਦੀ ਹੈ। ਨੀਰਨ ਤਾਂ ਕੋ ਕਬ ਹੈ ਗਰਾਈ, ਇਸੇ ਤਰ੍ਹਾਂ ਜਿਹੜਾ ਕੋਈ ਪਾਣੀ ਉਹਨੂੰ ਗਾੜ ਨਹੀਂ ਸਕਦਾ, ਡੋਬ ਨਹੀਂ ਸਕਦਾ। ਨੈਨੋ ਦਹੰਤੀ ਸ਼ਾਸਤਰਾਣੀ, ਨੈਨੋ ਦਹੰਤੀ ਭਾਵਕਾ, ਜਿਵੇਂ ਸੁਰਤੀ ਵਿੱਚ ਕਿਹਾ, ਜਿਹਨੂੰ ਅੱਗ ਸਾੜ ਨਹੀਂ ਸਕਦੀ ਹੈ, ਇਸੇ ਤਰ੍ਹਾਂ ਸ਼ਾਸਤਰ ਕੋਈ ਘੱਟ ਨਹੀਂ ਸਕਦਾ ਹੈ। ਨਹਿ ਸ਼ਾਸਤਰਾਂ ਸੋ ਛੇਦਿਓ ਜਾਏ, ਤੇਰਾ ਆਤਮਾ ਕਿਸੇ ਸ਼ਾਸਤਰ ਦੇ ਨਾਲ ਕੱਟਿਆ ਵੱਡਿਆ ਵੀ ਨਹੀਂ ਜਾ ਸਕਦਾ। ਸਰੀਰ ਨੂੰ ਜ਼ਰੂਰ ਕੱਟ ਸਬੜ ਸਕਦੇ ਹਾਂ ਅਸੀਂ, ਪੌਣ ਨ ਤਾਂ ਕੋ ਸਕੈ ਉਡਾਏ, ਉਹ ਆਤਮਾ ਨੂੰ ਜਿਹੜੀ ਹਵਾ ਉਡਾ ਨਹੀਂ ਸਕਦੀ ਹੈ, ਸਰੀਰ ਨੂੰ ਉਡਾਇਆ ਜਾ ਸਕਦਾ ਹੈ। ਬਾਲਕ ਬੁੱਢਾ ਜੋ ਨਹਿ ਤਰਨਾ, ਫਿਰ ਜਿਹੜਾ ਆਤਮਾ ਉਹ ਬੱਚਾ ਨਹੀਂ ਹੁੰਦਾ, ਉਹ ਬੁੱਢਾ ਨਹੀਂ ਹੁੰਦਾ, ਉਹ ਜਵਾਨ ਵੀ ਨਹੀਂ ਹੁੰਦਾ, ਇਹ ਤਿੰਨੇ ਸਰੀਰ ਦੇ ਧਰਮ ਹੈ। ਚਾਹੇ ਕਦਾਚਿਤ ਜਨਮ ਨਾ ਮਰਨਾ, ਇਸ ਦੇ ਵਿੱਚ ਕਦੇ ਕਦੇ ਵੀ ਜੰਮਣਾ ਮਰਨਾ ਇਹ ਵੀ ਸਰੀਰ ਦੇ ਧਰਮ ਹੀ ਹੈ, ਜੰਮਦਾ ਮਰਦਾ ਸਰੀਰ, ਬੁੱਢਾ ਜਵਾਨ, ਇਸੇ ਤਰ੍ਹਾਂ ਬਾਲਕ ਜੋ ਸਰੀਰ ਹੀ ਹੁੰਦਾ ਹੈ। ਜਾਂ ਕੋ ਭੁੱਖ ਪਿਆਸ ਨ ਥੋਰੀ, ਤੇਰੇ ਆਤਮਾ ਨੂੰ ਕਹਿੰਦੇ ਥੋੜੇ ਮਾਤਰ ਭੁੱਖ ਤੇ ਨਹੀਂ, ਇਹ ਪੰਜੇ ਪ੍ਰਾਣਾਂ ਦਾ ਧਰਮ ਹੈ ਭੁੱਖ ਤੇ। ਜਿਹ ਬਿਸਰੇ ਤੇ ਹੋਇ ਦੁੱਖ ਘੋਰੀ, ਜਿਸ ਆਤਮ ਸਰੂਪ ਨੂੰ ਭੁਲਾਉਣੇ ਕਰਕੇ ਭਿਆਨਕ ਦੁੱਖ ਹੁੰਦੇ ਹਨ ਇਹ ਜੀਵ ਦੇ ਤਾਈ। ਸੁਣ ਬੁਲਾਰ ਇਸ ਵਿਦ ਕੇ ਬਹਿਨਾ, ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਮੁੱਖ ਤੋਂ ਸੁਣ ਕੇ ਰਾਏ ਬੁਲਾਰ ਨੇ, ਨਿਜ ਸਰੂਪ ਜਾਣਿਓ ਸੁਖ ਐਨਾ, ਸੁਖਾਂ ਦਾ ਘਰ ਆਪਣਾ ਸਰੂਪ ਉਹਨੂੰ ਜਾਣ ਲਿਆ ਹੈ। ਭਇਓ ਨਿਮਗਨ ਅਥਾਹ ਆਨੰਦਾ, ਅਥਾਹ ਤੋਂ ਰਹਿਤ ਜਿਹੜਾ ਆਨੰਦ ਆ ਉਹਦੇ ਵਿੱਚ ਲੀਨ ਹੋ ਗਿਆ, ਮਸਤ ਹੋ ਗਿਆ। ਛੂਟ ਗਏ ਜਗ ਕੇ ਸਭ ਫੰਦਾ, ਸਾਰੇ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਦੇ ਫੰਦੇ ਫਾਹੇ ਸੀ ਉਹ ਛੁੱਟ ਗਏ। ਹੱਥ ਬੰਦ ਕਾ ਪਦ ਬੰਧਨ ਧਾਰੀ, ਰਾਏ ਬੁਲਾ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਉਸਤਤ ਪਦ ਕੀ ਗੇਰਾ ਉਚਾਰੀ, ਜਿਨ੍ਹਾਂ ਪਦਾਂ ਵਿੱਚ ਉਸਤਤੀ ਹੈ ਉਸ ਤਰ੍ਹਾਂ ਦੀ ਬਾਣੀ ਉਚਾਰਨ ਕੀਤੀ ਹੈ। ਧੰਨ ਧੰਨ ਪੂਰਨ ਗੁਰਦੇਵਾ, ਹੇ ਪੂਰਨ ਸਤਿਗੁਰੂ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਕਿਰਪਾ ਤੁਮਾਰ ਲਖਿਓ ਅਸ ਭੇਵਾ, ਤੁਹਾਡੀ ਕਿਰਪਾ ਕਰਕੇ ਐਸਾ ਜਿਹੜਾ ਮੇਰਾ ਆਤਮ ਸਰੂਪ ਉਹਦਾ ਭੇਦ ਮੈਂ ਜਾਣ ਲਿਆ। ਰਾਗ ਦੁਆਖ ਦੁਆ ਸਿੰਘ ਸਮਾਨਾ, ਮਹਾਰਾਜ ਜਿਹੜੇ ਰਾਗ ਤੇ ਦੁਆ ਸੀ ਇਹ ਤਾਂ ਬਹੁਤ ਵੱਡੇ ਸ਼ੇਰਾਂ ਦੇ ਸਮਾਨ ਸੀ। ਇਨਕੇ ਭੈ ਤੇ ਮੁਝ ਹੈ ਮਚਾਨਾ, ਤੁਸੀਂ ਮਹਾਰਾਜ ਇਹਨਾਂ ਦੋਹਾਂ ਸ਼ੇਰਾਂ ਦੇ ਭੈ ਤੋਂ ਮੈਨੂੰ ਬਚਾ ਲਿਆ, ਛਡਾ ਲਿਆ। ਗ੍ਰਸਿਓ ਸਰਪ ਦੀਰਘ ਅਹੰਕਾਰਾ, ਮੈਨੂੰ ਮਹਾਰਾ ਅਹੰਕਾਰ ਰੂਪੀ ਬਹੁਤ ਵੱਡੇ ਸੱਪ ਨੇ ਫੜਿਆ ਹੋਇਆ ਸੀ। ਦੀਨ ਜਾਨ ਤੋਂ ਮਲੀਨ ਉਬਾਰ, ਮਹਾਰਾ ਮੈਨੂੰ ਗਰੀਬ ਜਾਣ ਕੇ ਦੁਖੀ ਜਾਣ ਕੇ ਹੰਕਾਰ ਰੂਪੀ ਵੱਡੇ ਸੱਪ ਤੋਂ ਬਚਾ ਲਿਆ। ਅਬ ਮੈਂ ਆਤਮ ਰੂਪ ਪਛਾਨਾ, ਗੁਰੂ ਨਾਨਕ ਸਾਹਿਬ ਤੁਹਾਡੀ ਕਿਰਪਾ ਨਾਲ ਹੁਣ ਮੈਂ ਆਪਣੇ ਆਤਮਾ ਸਰੂਪ ਨੂੰ ਪਛਾਣ ਲਿਆ, ਸਮਝ ਲਿਆ। ਜਿਸ ਜਾਣੇ ਜਗ ਕੋ ਦੁੱਖ ਹਨ, ਜਾਣੇ ਕਰਕੇ ਸੰਸਾਰ ਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ। ਉਸ ਪ੍ਰਕਾਰ ਕੋ ਸੁਣ ਉਪਦੇਸ਼ੂ, ਇਸੇ ਪ੍ਰਕਾਸ਼ ਢੰਗ ਦਾ ਉਪਦੇਸ਼ ਸੁਣ ਕੇ, ਜਾਣਿਓ ਸਹਿਜ ਸਰੂਪ ਨਰੇਸ਼ੂ, ਜਿਹੜਾ ਰਾਏ ਬੁਲਾਰ ਹੈ ਉਸਨੇ ਆਪਣਾ ਜਿਹੜਾ ਸਹਿਜ ਸਰੂਪ ਹੈ ਗਿਆਨ ਸਰੂਪ ਨੂੰ ਜਾਣ ਲਿਆ। ਏਕ ਆਤਮਾ ਵਿਆਪਕ ਸਾਰੇ, ਇਹ ਸਾਰੇ ਪਾਸੇ ਇੱਕੋ ਆਤਮਾ ਹੀ ਵਿਆਪਕ ਹੋ ਰਿਹਾ ਹੈ। ਉਤੋਂ ਭੇਦ ਸੋ ਦੂਰ ਨਿਵਾਰੇ, ਨਤਪਣਾ ਸੀ ਭੇਸਣਾ ਵੀ ਆ ਵੱਖਰਾ ਵੱਖਰਾ, ਉਹ ਸਾਰਾ ਨਿਮਿਤ ਕਰਕੇ ਦੂਰ ਕਰ ਦਿੱਤਾ। ਕਰ ਬੁਲਾਰ ਕੋ ਭਲੇ ਨਿਹਾਲਾ, ਨੌ ਗੁਰੂ ਮਹਾਰਾਜ ਨੇ ਆਤਮਾ ਦੀ ਲਖਤਾ ਕਰਾ ਕੇ ਰਾਏ ਬੁਲਾਰ ਨੂੰ ਚੰਗੀ ਤਰ੍ਹਾਂ ਨਿਹਾਲੋ ਨਿਹਾਲ ਕਰਕੇ ਕੁਨ ਆਏ ਨਿਜ ਸਾਧਨ ਕਿਰਪਾਲਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਉੱਠ ਕੇ ਆਪਣੇ ਘਰ ਵੱਲ ਨੂੰ ਚਲੇ ਆਏ। ਮਨ ਹੋ ਗਿਆਨ ਕੋ ਤਰਨ ਵਿਰਾਜੈ, ਨਾ ਕਹਿੰਦੇ ਮਹਾਰਾਜ ਗਿਆਨ ਦੇ ਸੂਰਜੀ ਵਿਰਾਜ ਰਹੇ ਆ ਸਜ ਰਹੇ। ਜਿਹ ਕੇ ਦਰਸ਼ਨ ਕਲ ਮਲ ਭਾਜੈ, ਜਿਨ੍ਹਾਂ ਦੇ ਦਰਸ਼ਨ ਕੀਤੇ ਆ ਕਲਯੁਗ ਦੇ ਜਿੰਨੇ ਪਾਪ ਹੈ ਮੈਲ ਰੂਪ ਭਜਦੇ ਆ ਦੌੜਦੇ। ਕਿਤਕ ਦਿਵਸ ਇਸ ਭਾਂਤ ਬਿਤਾਏ, ਕਵੀ ਜੀ ਕਹਿੰਦੇ ਭਾਈ ਬਾਲਾ ਜੀ ਕਹਿ ਰਹੇ ਕੁਝ ਕੁ ਦਿਨ ਉਹ ਗਿਆਨ ਦੇਣ ਤੋਂ ਬਾਅਦ ਸਤਿਗੁਰਾਂ ਨੇ ਫਿਰ ਆਪਣੇ ਨਗਰੀ ਦਿਨ ਬਤੀਤ ਕੀਤੇ। ਸ਼ੁਭ ਮਗ ਦੇਣ ਜਗਤ ਜੋ ਆਏ, ਜਿਹੜੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਜਿਹੜਾ ਚੰਗਾ ਭਾਉ ਭਗਤੀ ਦਾ ਰਸਤਾ ਸਭ ਨੂੰ ਦੇਣ ਵਾਸਤੇ ਆਏ ਹੈ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਕੋਈ ਵਿਧਾਨ ਸ਼ਾਸਤਰ ਪੜ੍ਹਿਆ ਹੈ ਉਹਨੂੰ ਆਪਣਾ ਜਣਾਉਂਦਿਆਂ ਹੋਇਆਂ ਇਸ ਤਰ੍ਹਾਂ ਦਾ ਜਿਹੜਾ ਅਖਿਆਨ ਜਾਂ ਪ੍ਰਸੰਗ ਜਾਂ ਕਿਹਾ। ਬਾਕੀ ਗੁਰੂ ਨਾਨਕ ਸਾਹਿਬ ਜੀ ਕੋਈ ਇਸ ਤਰ੍ਹਾਂ ਦੇ ਗਿਆਨਮਈ ਬਚਨ ਆਤਮ ਸਰੂਪ ਨੂੰ ਜਣਾਉਣ ਵਾਸਤੇ ਕੋਈ ਬਹੁਤੇ ਬਚਨ ਨਹੀਂ ਕਰਦੇ ਸੀ। ਉਹ ਤਾਂ ਨਾਨਕ ਨਦਰੀ ਨਜ਼ਰ ਨਿਹਾਲ, ਪਰ ਮੇਰ ਦੀ ਨਿਗਾਹ ਨਾਲ ਹੀ ਉਹ ਅਗਿਆਨ ਦੇ ਪਰਦੇ ਦੂਰ ਕਰਕੇ ਗਿਆਨ ਦੇ ਪਰਦੇ ਤਖਤੇ ਖੋਲਦੇ ਗਿਆਨਵਾਨ ਬਣਾ ਦਿੰਦੇ ਸਨ। ਇਹ ਤਾਂ ਕਵੀ ਜੀ ਨੇ ਵੀ ਇਹ ਜਿਹੜਾ ਮੈਂ ਵਿਧਾਨ ਸ਼ਾਸਤਰ ਪੜ੍ਹਿਆ ਹੋਇਆ ਹੈ ਅਤੇ ਉਹਨੂੰ ਜਣਾਉਣ ਵਾਸਤੇ ਰਾਏ ਬਰਾੜ ਦਾ ਇੱਥੇ ਬਹਾਨਾ ਜਿਹਾ ਬਣਾ ਲਿਆ। ਉਸਨੇ ਆਪਣੀ ਵਿਰਤਾ ਜਣਾਈ ਹੈ ਵੀ ਮੈਂ ਇੰਨਾ ਕੁ ਵਿਦਵਾਨ, ਇੰਨਾ ਕੁ ਵਿਦਾਂਤ ਮੈਂ ਪੜ੍ਹਿਆ ਹਾਂ। ਅੱਗੇ ਜਾ ਕੇ ਵੀ ਕਈ ਥਾਈਂ ਇਹ ਆਪਣੀ ਵਿਦਵਤਾ ਜਾਂ ਕਵੀ ਜੀ ਜਣਾਉਣਗੇ, ਵਿਧਾਨ ਸ਼ਾਸਤਰ ਨੂੰ ਜਣਾਉਣਗੇ। ਖਾਸ ਕਰਕੇ ਜਿਹੜੀ ਪੰਜਵੀਂ ਰੁੱਤ ਹੈ ਉੱਥੇ ਤਾਂ ਫਿਰ ਆਪਣਾ ਪੂਰੇ ਹੀ ਕਵੀ ਜੀ ਨੇ ਗਿਆਨ ਘੋਟਿਆ ਵੀ ਮਹਾਰਾਜ ਦੇ ਮੁੱਖ ਤੋਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁੱਖ ਤੋਂ ਕਹਾਇਆ ਵੀ ਭਾਈ ਦਇਆਲ ਸਿੰਘ ਜੀ ਪੂਰਨ ਗਿਆਨਵਾਨ ਹੈ, ਵੀ ਇਹਨਾਂ ਨਾਲ ਮਿਲ ਕੇ ਖਾਲਸਾ ਜੀ ਤੁਸੀਂ ਗਿਆਨ ਚਰਚਾ ਕਰ ਲਿਆ ਕਰੋ। ਉੱਥੇ ਇਸ ਤਰ੍ਹਾਂ ਭਾਈ ਦਇਆ ਸਿੰਘ ਦੇ ਰਾਹੀਂ ਆਪਣਾ ਜਿਹੜਾ ਯੋਗ ਸ਼ਾਸਤਰ ਉਹ ਪੜ੍ਹਿਆ, ਉਹ ਇਸੇ ਤਰ੍ਹਾਂ ਜਿਹੜਾ ਨਿਆਏ ਸ਼ਾਸਤਰ ਪੜ੍ਹਿਆ ਉਹਦਾ ਸਾਰਾ ਨਿਰਣਾ, ਸਾਂਖ ਸ਼ਾਸਤਰ ਪੜ੍ਹਿਆ, ਵੈਸ਼ੇਖ ਸ਼ਾਸਤਰ ਪੜ੍ਹਿਆ ਹੈ, ਇਸੇ ਸ਼ਾਸਤਰਾਂ ਦਾ ਜਿਹੜਾ ਸਾਰ ਸਿਧਾਂਤ ਹੈ ਉਹ ਜਿਵੇਂ ਕਵੀ ਜੀ ਨੇ ਸਮਝਿਆ ਉੱਥੇ ਫਿਰ ਇਸ ਬਹਾਨੇ ਨਾਲ ਸਾਰਾ ਖੋਲ ਖੋਲ ਕੇ ਦਿੱਤਾ ਹੈ। ਅੱਜ ਰਾਏ ਬੁਲਾਰ ਦੇ ਵੀ ਗਿਆਨ ਦੇ ਵਿੱਚ ਵੀ ਕਵੀ ਜੀ ਨੇ ਆਪਣੇ ਵੱਲੋਂ ਜਿਹੜਾ ਕੋਈ ਉਹ ਗਿਆਨਮਈ ਪੁਸਤਕਾਂ ਨੂੰ ਪੜ੍ਹਿਆ ਪੜ੍ਹਾਇਆ ਉਹਦਾ ਥੋੜ੍ਹਾ ਜਿਹਾ ਆਪਣੇ ਵੱਲੋਂ ਦੇ ਦਿੱਤਾ ਹੈ, ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਹੀ ਮੇਰ ਦੀ ਨਿਗਾਹ ਨਾਲ ਹੀ ਸਾਰਾ ਕੁਛ ਕਰ ਕਰਾ ਦਿੰਦੇ ਸੀ। ਐਸਾ ਉਹਨਾਂ ਨੂੰ ਬਹੁਤਾ ਕਹਿਣਾ ਕਹਾਉਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਬੁੱਧ ਨਹੀਂ ਹੈ, ਤੂੰ ਮਨ ਨਹੀਂ ਹੈ, ਤੂੰ ਇੰਦਰੇ ਨਹੀਂ ਹੈ, ਤੂੰ ਸਰੀਰ ਨਹੀਂ ਹੈ, ਤੂੰ ਪ੍ਰਾਣ ਨਹੀਂ ਹੈ। ਵਿਧਾਨ ਸ਼ਾਸਤਰ ਵਿੱਚ ਐਸਾ ਇਹ ਸਾਰਾ ਨੰਬਰਵਾਰ ਆਉਂਦਾ ਹੈ ਵੀ ਇਹ ਤਿੰਨ ਤਰ੍ਹਾਂ ਦੇ ਸਰੀਰ ਨੇ। ਪਹਿਲਾਂ ਇਹਨਾਂ ਵਿੱਚ ਅੰਗਤਾ ਹੁੰਦੀ ਹੈ ਵੀ ਮੇਰਾ ਸਥੂਲ ਸਰੀਰ ਮੈਂ ਹੋਊਂਗਾ, ਫਿਰ ਅੱਗੇ ਇਸ ਤੋਂ ਅੱਗੇ ਵੀ ਜਿਹੜਾ 17 ਤੱਤਾਂ ਦਾ ਸੂਖਮ ਸਰੀਰ ਹੈ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ ਇੰਦਰੇ, ਪੰਜ ਪ੍ਰਾਣ ਅਤੇ ਮਨ ਅਤੇ ਬੁੱਧ, ਇਹ ਜਿਹੜੇ 17 ਹੈ ਇਹਨਾਂ ਨੂੰ ਸੂਖਮ ਸਰੀਰ ਕਹਿ ਦਿੰਦੇ ਹੈ। ਇਸੇ ਤਰ੍ਹਾਂ ਅੱਗੇ ਹੈ ਗਿਆਨ ਸਹਿਤ ਜਿਹੜਾ ਜੀਵਾਤਮਾ ਹੈ ਉਹ ਕਾਰਨ ਸਰੀਰ ਹੈ, ਇਹ ਹੋਊਗਾ। ਇਹਨਾਂ ਸਰੀਰਾਂ ਤੋਂ ਬਾਅਦ ਫਿਰ ਜਿਹੜੇ ਸਰੀਰ ਦੇ ਵਿੱਚ ਇੰਦਰੇ ਕੰਮ ਕਰ ਰਹੇ ਹੈ, ਕਰਮ ਇੰਦਰੇ ਜਾਂ ਗਿਆਨ ਇੰਦਰੇ, ਉਹਨਾਂ 'ਤੇ ਫਿਰ ਅੱਗੇ ਪੰਜ ਪ੍ਰਾਣ, ਅਪਾਨ ਬਿਆਨ ਸਮਾਨ ਬਿਆਨ, ਇਹਨਾਂ ਦੀ ਅੱਡੀ ਉੱਡੀ ਕਿਰਿਆ ਹੈ। ਕੋਈ ਸਾਰੇ ਸਰੀਰ ਦੇ ਵਿੱਚ ਉਹ ਖੂਨ ਦਾ ਬਲੱਡ ਦਾ ਦੌਰਾ ਕਰ ਕਰਾ ਰਿਹਾ ਹੈ, ਕੋਈ ਆ ਜਿਹੜਾ ਗੱਡ ਦੇ ਵਿੱਚ ਹੈ ਇਹਦੇ ਕਰਕੇ ਆਵਾਜ਼ ਨਿਕਲ ਰਹੀ ਹੈ, ਇਉਂ ਕਰ ਰਿਹਾ ਹੈ। ਕੋਈ ਜਿਹੜਿਆ ਪਾਂਤੇ ਆਪਾਂ ਧੁਨੀ ਵਿੱਚ ਹੈ, ਜਿਹਨਾਂ ਕਰਕੇ ਆਸਵਾਸ ਆ ਜਾ ਰਹੇ ਨੇ, ਇਹ ਤਾਦਕ ਸਾਰੇ ਪੁਰਾਣ ਜਿਹੜੇ ਉਹਨਾਂ ਦੀ ਕਿਰਿਆ ਦੱਸੀ ਹੈ ਵੀ ਉਹ ਵੀ ਤੂੰ ਹੈ ਨਹੀਂ ਹੈ, ਕਿਉਂਕਿ ਜੜ ਹੈ ਤੇਰੇ ਸਰੂਪ ਤੋਂ ਬਗੈਰ। ਇਸ ਤਰ੍ਹਾਂ ਜਾਣੀ ਉਹ ਵਿਧਾਨ ਸ਼ਾਸਤਰ ਵਿੱਚ ਸਾਰਾ ਕੁਝ ਇਹ ਵੱਖਰੇ ਵੱਖਰੇ ਵਿੱਚ ਉਹ ਭੇਦ ਰੂਪ ਵਿੱਚ ਜਨਾਇਆ ਹੋਇਆ ਹੈ। ਅਤੇ ਜਿਵੇਂ ਵੀ ਇਹ ਜਨਾਇਆ ਉਸੇ ਤਰ੍ਹਾਂ ਕਵੀ ਜੀ ਨੇ ਅੱਜ ਦੇ ਪ੍ਰਸੰਗ ਵਿੱਚ ਸੁਣਾਇਆ, ਖੋਲ ਖੋਲ ਆਪਾਂ ਸੁਣਿਆ ਹੈ। ਤੁਹਾਨੂੰ ਇਹ ਜਿਹੜੀ ਐਸੀ ਵਿਧਾਨ ਦੀ ਪ੍ਰਕਿਰਿਆ ਜੀ ਬਹੁਤ ਕਠਿਨ ਜੀ ਹੈ, ਇਹਦੀ ਸਮਝ ਬਹੁਤ ਘੱਟ ਲੱਗਦੀ। ਜੇ ਤਾਂ ਵਿਧਾਨ ਸ਼ਾਸਤਰ ਥੋੜ੍ਹਾ ਬਹੁਤਾ ਪੜ੍ਹਿਆ ਹੋਵੇ ਅਧਿਆਤਮ ਪ੍ਰਕਾਸ਼ ਵਿਚਾਰ ਵਾਲਾ, ਫਿਰ ਤਾਂ ਇਸ ਦਿਨ ਪ੍ਰਸੰਗ ਦੀ ਸਮਝ ਆ ਜਾਂਦੀ। ਜੇ ਪੁਸਤਕਾਂ ਨਾ ਪੜ੍ਹੀਆਂ ਹੋਣ ਫਿਰ ਇਸ ਪ੍ਰਸੰਗ ਦਾ ਕੁਝ ਨਹੀਂ ਪਤਾ ਚੱਲਦਾ ਵੀ ਅੱਜ ਕੀ ਆਇਆ ਹੈ, ਕਿਉਂਕਿ ਕੋਈ ਜਿਹੜੀ ਸੌਖੀ ਜੀ ਸਾਖੀ ਤਾਂ ਹੈ ਨਹੀਂ ਹੈ। ਜਿਸ ਕਰਕੇ ਮੇਰੀ ਜਿਹੜੀ ਸਮਝ ਹੈ ਅੱਜ ਬਹੁਤ ਘੱਟ ਆਈ ਹੋਏਗੀ। ਔਰ ਉਹ ਵਿਚਾਰ ਜਿਵੇਂ ਗੁਰੂ ਮਹਾਰਾਜ ਨੇ ਇਹ ਕੌਲਾਂ ਦੇ ਤਾਈਂ ਤੁਲਸਾਂ ਦਾਸੀ ਦੇ ਤਾਈਂ ਆਪ ਜੀ ਨੇ ਨਿਹਾਲ ਕੀਤਾ, ਗਿਆਨ ਦੀ ਬਖਸ਼ਿਸ਼ ਕੀਤੀ, ਉਹ ਪ੍ਰਸੰਗ ਕੱਲ੍ਹ ਦੀ ਦੀਵਾਨ ਵਿੱਚ ਆ ਜਾਏਗਾ। ਉਹ ਆਪਾਂ ਫਿਰ ਅੱਗੇ ਰਲ ਮਿਲ ਕੇ ਪੜ੍ਹਾ ਸੁਣਾਵਾਂਗੇ, ਲਾਹਾ ਲਵਾਂਗੇ। ਸਮਾ ਹੋਇਆ ਥੀ ਸਮਾਪਤੀ ਹੈ ਜੀ। ਮਨ ਹੋ ਗਿਆਨ ਕੋ ਤਰਨ ਬਿਰਾਜੈ, ਜਿਹ ਕੇ ਦਰਸ਼ਨ ਕਲ ਮਲ ਭਾਜੈ, ਕਿਤਕ ਦਿਵਸ ਇਸ ਭਾਂਤ ਬਿਤਾਏ, ਸ਼ੁਭ ਮਗ ਦੇਨ ਜਗਤ ਜੋ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜੰਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ, ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਚ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ।